ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਇਸ ਰੀਤ ਨਿਤ ਕਰਤ ਸਿੱਖਣ ਕਲਿਆਣ ਨਾਮ ਦਾਨ ਦੇ ਮੁਕਤ ਹਿਤ ਜਾਹਰ ਜੋਤ ਜਹਾਨ ਸ੍ਰੀ ਸਤਿਗੁਰ ਇਸ ਰੀਤ ਨਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਲੜੀਵਾਰ ਰੂਪ ਇਤਿਹਾਸ ਜਾਰੀ ਹੈ। ਆਪਾਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਚੋਰ ਛੱਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰ ਰਿਹਾ ਹੋਇਆ ਤਥਾ ਸੰਗਤ ਰੂਪ ਦੇ ਜੁੜ ਕੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਇਹ ਇਤਿਹਾਸ ਵਿੱਚੋਂ ਲੜੀਵਾਰ ਰੂਪੀ ਪ੍ਰਸੰਗ ਸ਼ਰਵਣ ਕਰਕੇ ਲਾਹਾ ਲੈਂਦੇ ਹਾਂ। ਕੱਲ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਅਕਬਰ ਪਾਤਸ਼ਾਹ ਦੇ ਬੇਨਤੀ ਪੱਤਰ ਤੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਲਾਹੌਰ ਸ਼ਹਿਰ ਵਿਖੇ ਭੇਜਿਆ ਅਤੇ ਜਾਂਦਿਆਂ ਹੋਇਆ ਵਚਨ ਕਿਹਾ ਵੀ ਜਦੋਂ ਸੱਜੀ ਤਰਫ ਤੁਸੀਂ ਦੇਖੋਗੇ ਸਾਰਿਆਂ ਤਰ੍ਹਾਂ ਦੀਆਂ ਜਿਹੜੀਆਂ ਵਿਧੀਆਂ ਵੇਦ ਸੁਰਤੀਆਂ ਸਿਮਰਤੀਆਂ ਪ੍ਰਾਣਾਂ ਦੀਆਂ ਤੁਹਾਨੂੰ ਆ ਜਾਣਗੀਆਂ। ਇਸ ਤਰ੍ਹਾਂ ਹੀ ਜਦੋਂ ਆਪ ਜੀ ਗਏ ਕਲਾ ਵਰਤ ਗਈ ਸਭਾ ਵਿੱਚ ਜਦੋਂ ਬ੍ਰਾਹਮਣਾ ਖੱਤਰੀਆਂ ਨੇ ਤਰਕ ਜੀ ਨਾਲ ਕਿਹਾ ਵੀ ਇਹ ਵੀ ਖੱਤਰੀਆਂ ਵਿੱਚੋਂ ਹਨ, ਜਿਹੜੇ ਖੱਤਰੀ ਲੋਕ ਉਹ ਗਾਇਤਰੀ ਮੰਤਰ ਦਾ ਜਾਪ ਕਰਦੇ, ਹੋਰ ਤਾਂ ਹੋਰ ਕੀ, ਇਹਨਾਂ ਨੂੰ ਗਾਇਤਰੀ ਮੰਤਰ ਹੀ ਨਹੀਂ ਆਉਣਾ ਹੋਣਾ, ਇਹ ਤਾਂ ਹੋਰ ਹੀ ਕੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਾਂ ਜਪਦੇ, ਹੋਰ ਹੀ ਜਿਹੜੀ ਵੇਦ ਪੁਰਾਣੀ ਛੱਡ ਕੇ ਨਵੀਂ ਬਾਣੀ ਇਹਨਾਂ ਨੇ ਦਸੀ ਬਣਾਈ ਉਹ ਜ ਪੜ੍ਹਦੇ। ਉਸ ਵੇਲੇ ਅਕਬਰ ਸ਼ਾਹ ਨੇ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਨਿੱਤਰ ਕੀਤੇ ਵੀ ਇਹ ਕੀ ਕਹਿ ਰਿਹਾ, ਠੀਕ ਕਹਿ ਰਿਹਾ, ਤੁਹਾਨੂੰ ਮੰ ਗਾਇਤਰੀ ਮੰਤਰ ਨਹੀਂ ਆਉਂਦਾ ਹੈ। ਅਤੇ ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਦੇ ਸਾਹਮਣੇ ਸਵਾਗਤ ਕਰਦੇ ਹਾਂ ਸੱਜੀ ਤਰਫ ਤੱਕਿਆ ਹੈ, ਸਾਰੀਆਂ ਤਰ੍ਹਾਂ ਦੀਆਂ ਵਿਧੀਆਂ ਸਫਰਨ ਹੋਈਆਂ ਹਨ। ਕਹਿਣ ਲੱਗੇ ਇਹ ਪਾਤਸ਼ਾਹ ਗਾਇਤਰੀ ਮੰਤਰ ਦਾ ਜਾਪ ਕਰਕੇ ਤਾਂ ਅਸੀਂ ਤੁਹਾਨੂੰ ਇਹਨਾਂ ਨੂੰ ਸੁਣਾ ਦਿੰਦੇ ਹਾਂ, ਇਹਦਾ ਪਾਪ ਕਿਹਨੂੰ ਲੱਗੂਗਾ, ਕਿਉਂਕਿ ਜਿਹੜਾ ਗਾਇਤਰੀ ਦਾ ਮੰਤਰ ਦਾ ਜਾਪ ਹੈ ਉਹ ਉੱਚੀ ਆਵਾਜ਼ ਨਾਲ ਨਹੀਂ ਕੀਤਾ ਜਾਂਦਾ ਹੈ। ਇਹ ਵਿਧਾਨ ਹੈ ਵੀ ਉਹ ਗੁਪਤ ਰੂਪ ਵਿੱਚ ਹੀ ਜਪਣਾ ਹੈ, ਬਾਹਰ ਆਵਾਜ਼ ਨਹੀਂ ਉੱਕਣੀ ਚਾਹੀਦੀ, ਸਿਰ ਬੁੱਲਾਂ ਤੱਕ ਜਾਂ ਕੰਠ ਵਿੱਚ ਹੀ ਵੱਖਰੀ ਬਾਣੀ ਦੁਆਰਾ ਨਹੀਂ ਇਹਦਾ ਜਾਪ ਹੁੰਦਾ ਹੈ। ਅਤੇ ਬਾਕੀ ਜਿੱਥੇ ਸੁਧਰ ਹੋਣ ਮਲੇਸ਼ ਹੋਣ ਉੱਥੇ ਤਾਂ ਬਿਲਕੁਲ ਨਹੀਂ ਗੇ ਆਪ ਕਰਨਾ ਹੈ। ਉਹ ਆਪ ਜੀ ਨੇ ਕਿਹਾ ਵੀ ਇਹ ਦੱਸੋ, ਇਹਨਾਂ ਨੇ ਸਮਝਿਆ ਵੀ ਹੁਣ ਨਿਕਲਦੇ ਨੇ, ਕਹਿੰਦੇ ਜੀ ਇਹ ਸਾਨੂੰ ਲੱਗੇ, ਤੁਸੀਂ ਇੱਕ ਵਾਰੀ ਪੜ੍ਹ ਕੇ ਸੁਣਾਓ ਜੀ। ਉਹ ਇਸੇ ਤਰ੍ਹਾਂ ਸੁਣਾ ਦਿੱਤਾ, ਫਿਰ ਗੁਰੂ ਘਰ ਦਾ ਜਿਹੜਾ ਕੋਈ ਮੂਲ ਮੰਤਰ ਹੈ ਉਹ ਸੁਣਾ ਦਿੱਤਾ ਜੀ, ਧਨ ਹੋਣ ਨਾਲ ਅਸੀਂ ਕਲਾ ਵਰਤੀ, ਹਵਾ ਵੀ ਖੜ ਗਈ ਹੈ, ਜਿਹੜੇ ਤੁਰਨ ਫਿਰਨ ਵਾਲੇ ਜੀਵ ਹੈ ਉਹ ਜੜ ਹੋ ਗਏ, ਇੱਕ ਥਾਂ ਟਿੱਕੇ, ਜਿਹੜੇ ਟਿੱਕੇ ਆ ਦਰਖਤ ਵਗੈਰਾ ਉਹ ਸਾਰੇ ਚੱਲ ਪਏ, ਹਿਲ ਜੁਲ ਹੋ ਗਈ, ਹਰਕਤ ਵਾਲੇ ਹੋ ਗਏ। ਇਸ ਤਰ੍ਹਾਂ ਜਸਾ ਜੋ ਉੱਤਰ ਦੇ ਕੇ ਉਹਨੂੰ ਤਸੱਲੀ ਕਰਦੀ, ਤੁਹਾਨੂੰ ਕੋਈ ਗੱਲ ਹੀ ਨਹੀਂ ਆਈ ਹੈ, ਸਾਰੇ ਚੁੱਪ ਚਪਾਤੇ ਕਰੋ ਕਰੀ ਪਰਤ ਗਏ। ਜਾਣੀ ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਵਚਨਾਂ ਨਾਲ ਹੀ ਸਾਰੀ ਜਿਹੜੀ ਇਹ ਬ੍ਰਹਮ ਵਿੱਦਿਆ ਦੀ ਬਖਸ਼ਿਸ਼ ਕਰ ਦਿੱਤੀ। ਹੁਣ ਕਈ ਵਾਰੀ ਇਹ ਸਵਾਲ ਜਿਹਾ ਹੋਊਗਾ, ਵਚਨ ਨਾਲ ਹੀ ਆ ਜਾਂਦੀ ਹੈ? ਆਏ ਤਾਂ ਹੁਣ ਗੁਰੂ ਮਹਾਰਾਜ ਆਪ ਸਮਰੱਥ ਸੀ, ਇਹ ਤਾਂ ਕੋਈ ਵਾਹਿਗੁਰੂ ਗੁਰੂ ਦੇ ਦਰਕਰ ਤੋਂ ਬਖਸ਼ਿਆ ਹੋਇਆ ਸਤਿਪੁਰਸ਼ ਹੀ ਵਚਨ ਕਰਦੇ ਵੀ ਤੈਨੂੰ ਆਜੂਗੀ, ਉਹਨੂੰ ਆ ਜਾਂਦੀ ਹੈ। ਅਜੇ ਤਾਂ ਮੇਰੇ ਦਾਇਕਿਆਂ ਵਾਲੇ ਮਹਾਂਪੁਰਸ਼ ਕਈ ਵਾਰੀ ਆਪ ਹੀ ਕਥਾ ਵੀ ਸੁਣਾਇਆ ਕਰਦੇ ਸੀ ਵੀ ਅਸੀਂ ਵੇਦਾਂਤ ਨਹੀਂ ਪੜ੍ਹੇ। ਜਦੋਂ ਸਿੰਘਾਂ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਕਹਿੰਦੇ ਬਜਾਲ ਸਾਗਰ ਪੜ੍ਹਾ ਰਹੇ ਸੀ, ਸਾਨੂੰ ਨਹੀਂ ਕੋਈ ਸਮਝ ਆਉਂਦੀ ਸੀ, ਪਤਾ ਨਹੀਂ ਚੱਲਦਾ ਸੀ ਵੀ ਇਹ ਕੀ ਕਹੀ ਜਾਂਦੇ ਹੈ, ਅਤੇ ਵਿਦਿਆਰਥੀ ਸੁਣੇ ਜਾਂਦੇ। ਇਹ ਦੇਖ ਲਿਆ ਵੀ ਸਾਨੂੰ ਤਾਂ ਨਹੀਂ ਕੁਛ ਆਉਂਦਾ, ਸਮਝ ਨਹੀਂ ਪੈਂਦੀ ਹੈ। ਪਰ ਫਿਰ ਵੀ ਕਹਿੰਦੇ ਵਿਦਿਆਰਥੀ ਮਨ ਵਿੱਚ ਖਿਆਲ ਤਾਂ ਹੁੰਦਾ ਵੀ ਮੈਂ ਪੜ੍ਹਨਾ ਹੈ, ਥੋੜ੍ਹਾ ਬਹੁਤ ਤਾਂ ਹਾਸਲ ਲਹਾਜਾ ਹਾਸਲ ਹੋਵੇ। ਕਿਸੇ ਤੋਂ ਪਤਾ ਚੱਲਿਆ ਵੀ ਵਿਚਾਰ ਸਾਗਰ ਨਾਲੋਂ ਜਿਹੜੀ ਪੰਚ ਦਸੀ ਹੈ ਉਹ ਸੌਖੀ ਹੈ, ਵਿਚਾਰ ਸਾਗਰ ਥੋੜ੍ਹਾ ਡੂੰਘਾਈ ਵੀ ਜਾਂਦਾ ਹੈ, ਇਹਦੀ ਸਮਝ ਸੌਖਿਆ ਆ ਜਾਂਦੀ ਹੈ। ਕਹਿੰਦੇ ਅਸੀਂ ਉਹ ਪੰਜ ਦਸੀ ਜੀ ਲੈ ਲਈ ਅਤੇ ਇੱਕ ਦਿਨ ਉਹ ਪੜ੍ਹਨ ਲੱਗ ਪਏ ਅਤੇ ਮਹਾਂਪੁਰਸ਼ ਆ ਗਏ। ਕਹਿੰਦੇ ਵੀ ਨੌਜਵਾਨਾਂ ਕੀ ਪੜ੍ਹਦਾ ਹੈ, ਕਿਹਾ ਜੀ ਪੰਜ ਦਸੀ ਵੇਹਣਾ। ਕਹਿੰਦੇ ਕੋਈ ਸਮਝ ਆਉਂਦੀ, ਪਤਾ ਚੱਲਦਾ। ਮੈਂ ਸੱਚ ਕਹਿਣਾ ਸੀ, ਕਹਿੰਦੇ ਮਹਾਰਾਜ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ, ਕੁਛ ਨਹੀਂ ਸਮਝ ਆਉਂਦੀ। ਕਹਿੰਦੇ ਮੇਰੇ 'ਤੇ ਉਹ ਖੁਸ਼ ਸੀ, ਵਚਨ ਹੋ ਗਿਆ। ਕਹਿੰਦੇ ਨਹੀਂ ਤੂੰ ਤਾਂ ਸੰਤੋਖ ਦੇ, ਤੈਨੂੰ ਆਪੇ ਵਿਦਾਂਤ ਆ ਜਾਓ, ਫਿਰ ਤੈਨੂੰ ਵਿਦਾਂਤ ਦੀ ਪੜ੍ਹਨ ਦੀ ਲੋੜ ਨਹੀਂ ਆ ਜਾਊਗਾ। ਹੁਣ ਦਾਸ ਨੇ ਉੱਥੇ ਲਧਾਈ ਕੀ ਪੰਜਵੀਂ ਰੁਤਵੀ ਉਹਨਾਂ ਦੀ ਰਿਕਾਰਡ ਕੀਤੀ ਸੀ, ਜੇ ਕਿਤੇ ਉਹ ਸਾਰੀ ਇੱਥੇ ਹੁੰਦੀ ਤੁਸੀਂ ਸੁਣ ਲੈਂਦੇ ਤਾਂ ਆਪੇ ਮੰਨ ਜਾਂਦੇ ਵੀ ਇਹਨਾਂ ਤਾਂ ਵਿਦਾਂਤੀ ਵੀ ਵਿਦਾਂਤ ਨਹੀਂ ਘੋਟਦਾ ਜਿੱਦਾਂ ਉਹਨਾਂ ਨੇ ਸਿਖਲੇ ਢੰਗ ਨਾਲ ਘੋਟਿਆ ਪਿਆ। ਇੱਕ ਵਚਨ ਕਮਾਵੇ ਸੰਤਨ ਕਾ ਸੋ ਗੁਰੂ ਪ੍ਰਸਾਦ ਦੀ ਥਰੀ ਹੈ, ਉਹ ਮਾਤਰ ਗੁਰੂ ਕਾਸ਼ੀ ਚਲਿਆ ਗਿਆ, ਉਹ ਸਾਰੀਆਂ ਜਿਹੜੀਆਂ ਕੈਸਟਾਂ ਜਿਹੀਆਂ ਇੱਥੇ ਦੇ ਦੂ ਕਿ ਕਿਉਂਕਿ ਉੱਥੋਂ ਉਸਤਾਨ ਗਈ ਸੀ, ਕਿਸੇ ਸਿੰਘ ਨੇ ਬਾਹਰੋਂ ਮਾਇਆ ਭੇਜੀ ਸੀ ਵੀ ਢੇਬ ਵੀ ਨਵੀਂ ਲੈ ਲਓ, ਕੈਸਟਾਂ ਵੀ ਨਵੀਆਂ ਲਵੋ, ਸੋਨੀ ਸੋਨੀ ਦੀਆਂ ਵੀ ਤੁਸੀਂ ਭਰੋ, ਮੇਰੀ ਡਿਊਟੀ ਲਾਤੀ ਵੀ ਤੂੰ ਇਹ ਭਰਨੀ ਕਥਾ। ਉਹ ਜਦੋਂ ਆਈਆਂ ਉਦੋਂ ਬਸ ਇਹ ਪੰਜਵੀਂ ਰੁੱਤ ਚੱਲਣ ਵਾਲੀ ਸੀ, ਉਸੇ ਜੇ ਖਿਆਲ ਆ ਗਿਆ ਵੀ ਚਲੋ ਇਹ ਜ਼ਿਆਦਾ ਔਖੀ ਹੈ ਆਪਾਂ ਭਰ ਲੈਂਦੇ ਹਾਂ। ਉਹ ਸਾਰੀ ਭਰਨੀ, ਬਹੁਤ ਵਧੀਆ ਕਥਾ, ਬਾਬਾ ਉੱਥੇ ਚੱਲਿਆ ਗਿਆ। ਬਾਅਦ ਵਿੱਚ ਉਹ ਜੇ ਆ ਗਏ ਉਹਨਾਂ ਨੇ ਉਹ ਕਥਾ ਸੋਟੀ ਵੇਚਿਆ ਗੰਦੇ ਰਿਕਾਰਡ ਭਰ ਲਏ। ਅੱਜ ਕੱਲ੍ਹ ਵੀ ਆ ਗੁਰਦੁਆਰੇ 'ਚ ਬੈਠੇ ਨੂੰ ਵਿਹਲਾਂ 'ਚ ਫਿਲਮਾਂ ਭਰੀ ਫਿਰਦੇ, ਬੇੜਾ ਗਰਕ ਹੋਇਆ ਪਿਆ ਇਹਨਾਂ ਦਾ ਵੀ ਕਿੱਥੇ ਗੁਰੂ ਘਰ ਰਹਿੰਦੇ ਅਸੀਂ ਕਿੱਥੇ ਹੈ, ਅਤੇ ਫਿਲਮਾਂ ਸਾਡੀਆਂ ਉੱਥੇ ਭਰਕੀਆਂ ਵੇਖਦੇ ਹਾਂ ਅਸੀਂ ਗੁਰੂ ਘਰ ਵਿੱਚ ਫਿਲਮ ਹੈ। ਇਹ ਸਜ਼ਾ ਤਾਂ ਮਿਲਣੀ ਹੈ ਜਦੋਂ ਪੁੱਠੇ ਕੰਮ ਕਰਦੇ ਹਾਂ ਅਸੀਂ ਗੁਰਦੁਆਰੇ 'ਚ ਬਹਿ ਬਹਿ ਕੇ। ਸੋ ਇਸ ਕਰਕੇ ਜਾਣੀ ਉਹਨਾਂ ਦਾ ਅਹਿਸਾਸ ਸੀ, ਉਹ ਆਪ ਹੀ ਸੁਣਾਉਂਦੇ ਸੀ ਵੀ ਸਾਨੂੰ ਨਹੀਂ ਆਉਂਦਾ ਹੁੰਦਾ ਸੀ, ਇਹ ਉਹਨਾਂ ਨੇ ਵਚਨ ਕਰਤਾ, ਸਾਨੂੰ ਭਰੋਸਾ ਸੀ, ਅਸੀਂ ਤਾਂ ਉੱਥੇ ਹੀ ਪੰਸ ਸੀ। ਕਹਿੰਦੇ ਬੰਦ ਕਰਤੀ, ਮੁੜ ਕੇ ਕੋਈ ਪੁਸਤਕ ਵਿਦਾਂਤ ਦਾ ਨਹੀਂ ਚੁੱਕਿਆ ਹੈ। ਆਹ ਜਿਹੜੀ ਕਥਾ ਹੈ ਕਹਿੰਦੇ ਸਭ ਉਹਦੇ ਨੰਦ ਬਚਨ ਨਾਲ ਹੋ ਰਹੀ ਹੈ ਪੰਜਵੀਂ ਰੁੱਤ ਦੀ, ਇਹ ਸਾਨੂੰ ਨਹੀਂ ਇਹ ਆਉਂਦੀ ਆਉਂਦੀ ਹੈ। ਹੈ ਵੀ ਐਸੇ ਹੀ ਸੀ, ਅਤੇ ਕਈ ਵਾਰੀ ਜਦੋਂ ਗੁਰਬਾਣੀ ਦੀ ਕਥਾ ਕਰਦੇ ਕਰਦੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋ ਜਾਂਦੀ, ਕੋਈ ਅਨੁਭਵਤਾ ਹੋ ਜਾਂਦੀ, ਵਿੱਚੇ ਕਹਿੰਦੇ ਵੀ ਹੁਣੇ ਬੈਠਿਆਂ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਨਵਾਂ ਹੀ ਅਰਥ ਭਰਾਇਆ ਹੈ। ਇਹ ਨਾ ਤਾਂ ਸੁੱਤੇ ਪ੍ਰਕਾਸ਼ ਦੇ ਪ੍ਰਿਆ ਵਿੱਚ ਹੈ, ਨਾ ਗੋਬਿੰਦ ਦਾਸ ਦੇ, ਨਾ ਜਵਾਲਾ ਪ੍ਰਸ਼ਾਦ ਦੇ, ਨਾ ਸੱਤੋ ਵਾਲੇ ਟੀਕੇ, ਨਾ ਫਰੀਦਕੋਟ, ਨਾ ਬਿਸ਼ਨ ਸਿੰਘ ਦੇ। ਉਹ ਉਹਨਾਂ ਦਾ ਸੁਭਾਅ ਸੀ ਵੀ ਜਿੰਨੇ ਟੀਕੇ ਟੁਕੇ ਆ ਸਾਰੇ ਇੱਕ ਵਾਰੀ ਨਜ਼ਰਸਾਨੀਆਂ ਦੀ ਕਰਦੇ ਦੇਖਦੇ, ਅਤੇ ਕਰਦੇ ਸਨ ਸਾਰੀ ਟਕਸਾਲ ਵਾਲੀ ਕਥਾ। ਉਹਨਾਂ ਨੇ ਦੇਖ ਲੈਣਾ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ। ਜਿਹੜਾ ਕੋਈ ਮਹਾਰਾਜ ਦੀ ਕਿਰਪਾ ਵੱਲੋਂ ਅਨੁਭਵ ਹੈ ਉਹਨਾਂ ਦਾ, ਫਿਰ ਉੱਥੇ ਸੰਗਤ ਵਿੱਚ ਹੀ ਕਹਿੰਦੇ ਵੀ ਇਹ ਹੁਣੇ ਮਹਾਰਾਜ ਨੇ ਕਿਰਪਾ ਕੀਤੀ, ਨਵਾਈ ਫੁਰਾਇਆ, ਇਹ ਟੀਕਿਆਂ 'ਚ ਨਹੀਂ, ਪਿਰਿਆ 'ਚ ਹੈ ਨਹੀਂ ਹੈ। ਇਹ ਤੁਸੀਂ ਨੋਟ ਕਰ ਲਓ, ਅਤੇ ਬਾਅਦ ਵਿੱਚ ਫਿਰ ਉਹ ਸਾਰਾ ਫੋੜਾ ਫਾੜੀ ਮਾਤਰਾ ਨੇ ਵੀ ਕਰਨੀ ਵੀ ਕਿਤੇ ਹੈਗਾ, ਬਿਲਕੁਲ ਨਹੀਂ ਲੱਭਦਾ ਸੀ ਵਾਰਤ ਹੁੰਦਾ ਵੀ ਗੱਜ ਵਧਾਈ ਸੀ, ਅਤੇ ਬਿਲਕੁਲ ਪ੍ਰਕਰਨ ਅਨੁਸਾਰ ਢੁੱਕ ਮਾਰ ਹੁੰਦਾ ਸੀ ਵੀ ਹਾਂ ਅਸਲੀ ਅਰਥ ਤਾਂ ਆਏਗਾ, ਬਾਕੀ ਤਾਂ ਐਵੇਂ ਟੀਕੇ ਵਾਲੇ ਨੇ ਜਪੜੀਆਂ ਮਾਰ ਗਈਆਂ। ਜਿਵੇਂ ਜੋ ਜਨ ਪਰ ਮਿਤ ਪਰ ਮਨ ਜਾਨਾ ਬਤ ਨਹੀਂ ਬੈਕੁੰਠ ਸਮਾਨਾ, ਹੁਣ ਤੁਸੀਂ ਟੀਕਿਆਂ ਵਿੱਚੋਂ ਇਹਦਾ ਅਰਥ ਦੇਖ ਲਓ, ਤੁਹਾਡੇ ਪੱਲੇ ਕੱਖ ਨਹੀਂ ਪਾਓ। ਜਿਹੜਾ ਕੋਈ ਉਹ ਟਕਸਾਲ ਵਿੱਚ ਅਰਥ ਕੀਤਾ ਗਿਆ, ਉਹ ਲਿਖਿਆ ਪਿਆ ਕਾਪੀਆਂ ਵਿੱਚ, ਉੱਥੇ ਕੋਈ ਸ਼ੱਕ ਸ਼ੁਬੇ ਨਹੀਂ ਰਹਿੰਦਾ ਹੈ, ਕਿਉਂਕਿ ਜਿਹੜਾ ਪਾਠ ਹੈ ਪਰ ਮਿਤ ਪਰ ਮਨ ਜਾਨਾ ਉਹ ਕਰਾਇਆ ਜਾਂਦਾ ਹੈ। ਅਤੇ ਆਮ ਹੈ ਜਿੰਨੇ ਟੀਕੇ ਵਾਲੇ ਹੈ ਉਹ ਜਿਹਨਾਂ ਨੇ ਪਰਮ ਨਾ ਜਾਨਾ ਇਉਂ ਕੀਤਾ ਹੈ ਨੰਨਾ ਵਖਰਾ ਕਰਕੇ, ਅਤੇ ਅਰਥ ਕਿਸੇ ਨੇ ਵੀ ਸਪਸ਼ਟ ਨਹੀਂ ਕੀਤਾ ਹੈ। ਪਾਠ ਜ਼ਰੂਰ ਸਾਰਿਆਂ ਯੋਜਨ ਪਰਮਿਤ ਪਰਮ ਨਾ ਜਾਨਾ ਕਰ ਦਿੱਤਾ ਹੈ, ਅਰਥ ਦਾ ਕੁਛ ਇਹਦਾ ਕੋਈ ਪੱਲੇ ਨਹੀਂ ਪੈਂਦਾ ਹੈ। ਹੁਣ ਵੀ ਟੀਕੇ ਤੁਸੀਂ ਸਾਹਿਬ ਸਿੰਘ ਦਾ ਖੋਹ ਲਓ, ਬਿਸ਼ਨ ਸਿੰਘ ਦਾ ਖੋਹ ਲਓ, ਫਰੀਦਕੋਟੀਏ ਦਾ ਠੋਹ ਲਓ, ਗੰਧਲਾ ਹੈ ਸਾਰਾ। ਪਰ ਜਿਹੜੇ ਗੁਰੂ ਕਲਗੀਧਰ ਜੀ ਨੇ ਕਿਰਪਾ ਕਰਕੇ ਉੱਥੇ ਬਖਸ਼ੇ ਅਰਥ, ਈਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਜਿਹੜੇ ਕੋਈ ਮਹਾਂਪੁਰਸ਼ਾਂ ਨੇ ਉੱਥੇ ਬੈਠਿਆਂ ਬੈਠੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਾਬਿਆਂ ਵਿੱਚ ਖੁਰੇ, ਉਹ ਗਜਬਦੇ ਹੈ। ਉਹ ਇਸ ਕਰਕੇ ਜਾਣੀ ਕੋਈ ਸ਼ੱਕ ਸ਼ੁਬਾ ਕਰਨ ਦੀ ਲੋੜ ਨਹੀਂ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਰਤਾ ਵੀ ਤੁਹਾਨੂੰ ਸਭ ਆ ਜਾਏਗੀ, ਵੀ ਇਹ ਯਥਾਰਥ ਹੀ ਹੈ। ਇਹ ਤਾਂ ਅਜੋਕੇ ਸਮੇਂ ਦਾ ਇੱਕ ਹੋਊਗਾ ਵੀ ਐਂ ਆਜੋ ਬਚਨ ਨਾਲ ਇਹ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਕੱਲ੍ਹ ਆਪਾਂ ਪ੍ਰਸੰਗ ਸੁਣਿਆ, ਗੁਰੂ ਰਾਮਦਾਸ ਸਾਹਿਬ ਜੀ ਨੇ ਤਸੱਲੀ ਯੋਗ ਉੱਤਰ ਦੇ ਦਿੱਤੇ, ਕਿਸੇ ਨੂੰ ਗੱਲ ਨਾ ਆਈ ਫਿਰ ਘਰੋ ਘਰੀ ਪਰਤ ਗਏ। ਗੁਰੂ ਮਹਾਰਾਜ ਦਾ ਬੜਾ ਭਾਰੀ ਜਸ ਵਧਿਆ, ਬੇਨਤੀ ਕੀਤੀ ਅਕਬਰ ਪਾਤਸ਼ਾਹ ਨੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੇਰੇ ਵੱਲੋਂ ਕਹਿਣਾ ਵੀ ਆਪ ਜੀ ਨੇ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਉੱਥੇ ਗੁਰਮਤ ਦਾ ਪ੍ਰਚਾਰ ਕਰਨਾ, ਬਾਕੀ ਲੋਕਾਂ ਦੇ ਤੀਰਥਾਂ 'ਤੇ ਵੀ ਇੰਨਾ ਕੋਈ ਵਧੀਆ ਬੰਦੋਬਸਤ ਨਹੀਂ ਹੈ, ਇੰਨੀ ਕੋਈ ਵਧੀਆ ਮਰਿਆਦਾ ਨਹੀਂ ਹੈ। ਉਹ ਭ੍ਰਿਸ਼ਟਾਚਾਰੀ ਫੈਲਿਆ ਹੋਇਆ ਸੀ, ਸਤਿਗੁਰੂ ਦੇ ਜਾਣ ਕਰਕੇ ਉੱਥੇ ਕੋਈ ਨਾ ਕੋਈ ਸ਼ੁੱਧਤਾ ਪਵਿੱਤਰਤਾ ਹੋ ਜਾਏਗੀ, ਕਿਉਂਕਿ ਜਿਹੜਾ ਅਕਬਰ ਪਾਤਸ਼ਾਹ ਤੋਂ ਅਸਵਿਸ਼ ਰਹੀ ਨਹੀਂ ਸੀ। ਇਸੇ ਕਰਕੇ ਮੁਸਲਮਾਨ ਜਿਹੜੇ ਹੈ ਆ ਬੜੇ ਬੜੇ ਹਾਫਜ ਹੈ ਮਲੇਰ ਕੋਲ ਦੇ ਬੈਠੇ, ਉਹ ਕਹਿੰਦੇ ਨਹੀਂ ਅਕਬਰ ਪਾਤਸ਼ਾਹ ਮਸਪੁੱਕਾ ਮੁਸਲਮਾਨ ਨਹੀਂ ਸੀ, ਅਤੇ ਔਰੰਗਜ਼ੇਬ ਨੂੰ ਕਹਿੰਦੇ ਵੀ ਕਹਿੰਦੇ ਉਹ ਬਿਲਕੁਲ ਪੱਕਾ ਮੁਸਲਮਾਨ ਸੀ। ਉਹ ਮਾਤਰ ਨੂੰ ਇੱਕ ਵਾਰੀ ਮਲੇਰ ਕੋਟ ਦੇ ਮਹਾਂਪੁਰਸ਼ਾਂ ਨੇ ਭੇਜਿਆ ਸੀ ਹਾਫਜ਼ ਕੋਲ, ਕੁਸਲ ਮੁਸਲਮਾਤਾਂ ਦਾ ਕੋਈ ਇਹੋ ਜਿਹਾ ਵਿਚਾਰ ਵਟਾਂਦਰਾ ਸੀ ਵੀ ਉਹਨਾਂ ਦੇ ਖਿਆਲ ਸੁਣ ਕੇ ਆਓ। ਉਹ ਮਾਤੜ ਕੋਲ ਟੇਪ ਰਿਕਾਰਡ ਵੀ ਕੀਤੀ ਹੋਈ ਹੈ ਸਾਰੀ, ਜੋ ਉਹਦੇ ਕਿਹਾ ਕਿਹਾ ਹਾਫਜ਼ ਨੇ। ਇੱਥੇ ਮਹਾਂਪੁਰਸ਼ਾਂ ਨੂੰ ਵੀ ਸੁਣਾਈ ਸੀ, ਜਾਣੀ ਉਹ ਬਾਰ ਬਾਰ ਹੀ ਕਹਿੰਦਾ ਵੀ ਤੁਹਾਡੇ ਸਿੱਖਾਂ ਅਨੁਸਾਰ ਤਾਂ ਠੀਕ ਹੈ ਵੀ ਔਰੰਗਜ਼ੇਬ ਬਹੁਤ ਮਾੜਾ ਹੈ, ਬਹੁਤ ਜ਼ਾਲਮੀ ਹੈ, ਪਰ ਇਹ ਸਾਡੋਂ ਪੁੱਛੋ, ਸਾਡੇ ਅਸੂਲਾਂ ਅਨੁਸਾਰ ਫਿਰੋ, ਫਿਰ ਵੀ ਔਰੰਗਜ਼ੇਬ ਬਿਲਕੁਲ ਸੁੱਚਾ ਸੁੱਚਾ ਮੁਸਲਮਾਨ ਸੀ, ਪੱਕਾ ਸੀ। ਕੌਰ ਯੋਧਿਆਂ ਤੋਂ ਜ਼ੁਲਮ ਕੀਤਾ, ਕਹਿੰਦੇ ਉਹਨੇ ਭਾਵੇਂ ਕੁਝ ਵੀ ਕੀਤਾ, ਉਸ ਮੁਸਲਮਾਨੀ ਮਤ ਨੂੰ ਤਾਂ ਵਧਾਇਆ ਨਾ, ਕਹਿੰਦੇ ਜਿਵੇਂ ਕਿਵੇਂ, ਇਹ ਤਾਂ ਪਾਤਸ਼ਾਹ ਦੀ ਮਰਜ਼ੀ ਹੁੰਦੀ ਹੈ, ਭਾਵੇਂ ਉਹ ਲਾਲਚ ਨਾਲ ਵਧਾਵੇ ਆਪਣੇ ਪੰਥ ਨੂੰ, ਭਾਵੇਂ ਉਹ ਕਿਸੇ ਦਰ ਭੈ ਦੇ ਕੇ ਜਾਂ ਕੋਈ ਕੁੱਟਮਾਰ ਕਰਕੇ ਕਰਾਏ, ਯਾਨੀ ਪੰਥ ਉਹਨੇ ਮੁਸਲਮਾਨਾਂ ਦਾ ਵਧਾਇਆ, ਪ੍ਰਚਾਰ ਉਹਦਾ ਕਰਾਇਆ, ਜਿਹੜੇ ਭਾਵੇਂ ਨਹੀਂ ਆ ਫਕੀਰ ਵੀ ਉਹਦੀ ਸ਼ਰ੍ਹਾਂ ਵਿੱਚ ਨਹੀਂ ਚੱਲਦੇ ਸੀ, ਬਾਹਰੇ ਚੱਲਦੇ ਸੀ, ਤੁਸੀਂ ਕਹੋਗੇ ਵੀ ਉਹਨੂੰ ਫਕੀਰਾਂ ਨੂੰ ਮੁਕਾਰਤਾ ਜ਼ੁਲਮ ਕਰਤਾ, ਕਹਿੰਦੇ ਨਹੀਂ, ਉਹ ਪੱਕਾ ਸੀ ਵੀ ਇਹ ਸ਼ਰ੍ਹਾਂ ਵੀ ਤੁਹਾਨੂੰ ਚੱਲਣਾ ਹੀ ਪਊਗਾ, ਵੀ ਇੱਥੇ ਨਹੀਂ ਰਹਿ ਸਕਦਾ, ਉਹਨੂੰ ਤਾਂ ਮੈਂ ਮਾਰ ਦਊਂਗਾ, ਖਤਮ ਕਰਤੇ ਉਹਨੇ, ਕਹਿੰਦੇ ਵੀ ਸ਼ਰ੍ਹਾਂ ਤੋਂ ਬਾਹਰੇ ਚੱਲਦੇ ਸੀ ਸਾਡੇ ਵਿੱਚੋਂ ਹੋ ਕੇ, ਉਸ ਲਈ ਮੁਸਲਮਾਨ ਨਹੀਂ ਸੀ, ਇਹ ਨਹੀਂ ਵੀ ਤੁਹਾਡੇ 'ਤੇ ਉਹਨੇ ਕੀਤਾ, ਆਪਣਿਆਂ 'ਤੇ ਵੀ ਫਕੀਰਾਂ 'ਤੇ, ਜਿਹੜੇ ਸ਼ਰ੍ਹਾਂ ਤੋਂ ਬਾਹਰ ਚੱਲੇ ਉਹਨੇ ਉਹ ਵੀ ਚੁਗਾਂ ਕਰਤੇ, ਇਸ ਕਰਕੇ ਪੱਕਾ ਸੀ ਉਹ। ਇਸ ਤਰ੍ਹਾਂ ਯਾਨੀ ਅਕਬਰ ਪਾਤਸ਼ਾਹ ਨੂੰ ਕਹਿੰਦੇ ਨਹੀਂ, ਉਹ ਨਹੀਂ ਸੱਚਾ ਸੁੱਚਾ ਮੁਸਲਮਾਨ ਸੀ, ਪਰ ਸਾਡੇ ਸਿੱਖ ਕਹਿੰਦੇ ਵੀ ਅਕਬਰ ਪਾਤਸ਼ਾਹ ਬਹੁਤ ਚੰਗਾ ਸੀ, ਵੀ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਵਿੱਚੋਂ ਨੰਗੇ ਪੈਰੀਂ ਚੱਲ ਕੇ ਆਇਆ, ਅਤੇ ਹੇਠਾਂ ਕੱਪੜੇ ਪਾਂਬੜੇ ਨਹੀਂ ਉਹਨੇ ਵਿਛਣ ਦਿੱਤੇ, ਅਤੇ ਗੁਰੂ ਮਹਾਰਾਜ ਦਾ ਜਿਹੜਾ ਉਹ ਗ੍ਰਹਿ ਦਲ ਗਿਆ ਸੀ ਉਹ ਸੀਤ ਪ੍ਰਸ਼ਾਦ ਉਹਨੇ ਛਕਿਆ, ਅਤੇ ਫਿਰ ਗੁਰੂ ਘਰ ਨੂੰ 84 ਪਿੰਡ ਵੀ ਪਟਾ ਲਿਖ ਕੇ ਦੇ ਗਿਆ। ਇਸ ਕਰਕੇ ਵੀ ਉਹ ਅਕਬਰ ਪਾਤਸ਼ਾਹ ਉਹ ਸਾਰਿਆਂ ਪਾਤਸ਼ਾਹਾਂ ਵਿੱਚੋਂ ਗੁਰੂ ਘਰ ਲਈ ਬਹੁਤ ਚੰਗਾ ਸੀ। ਹੋਰ ਤਾਂ ਹੋਰ ਕੀ ਹੈ ਵੀ ਉਹ ਹਿੰਦੂਆਂ ਲਈ ਵੀ ਇੰਨਾ ਮਾੜਾ ਨਹੀਂ ਸੀ, ਇੰਨਾ ਮਾੜਾ ਵਰਤਾਵ ਉਹਨਾਂ ਲਈ ਵੀ ਨਹੀਂ ਕਰਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਉਹ ਕਹਿਣ ਕਰਕੇ ਜੋ ਹਿੰਦੂਆਂ ਉੱਪਰ ਕੋਈ ਜ਼ਬਰਦਸਤੀ ਹੋ ਰਹੀ ਸੀ ਉਹ ਇਹ ਮਹਾਰਾਜ ਨੇ ਕਹਿ ਕੇ ਇਹਨੂੰ ਬੰਦ ਕਰਾ ਦਿੱਤੀ ਸੀ, ਇਹ ਮੰਨ ਗਿਆ ਸੀ। ਤਾਂ ਇਸ ਤਰ੍ਹਾਂ ਯਾਨੀ ਅਕਬਰ ਪਾਤਸ਼ਾਹ ਦਾ ਪ੍ਰਸੰਗ ਥੋੜ੍ਹਾ ਜਿਹਾ ਅੱਗੇ ਵੀ ਆ ਜਾਣਾ ਹੈ, ਜਦੋਂ ਬੌਲੀ ਸਾਹਿਬ ਦਾ ਪ੍ਰਸੰਗ ਆਏਗਾ। ਜਿਵੇਂ ਚਿਤੌੜ ਦਾ ਗਿਲ ਦਾ ਕਿੱਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਰਰੂ ਬਚਨਾ ਕਰਕੇ ਇਹ ਫਤਿਹ ਹੋਇਆ ਸੀ, ਇਸ ਤਰ੍ਹਾਂ ਇਹਨੇ ਬੇਨਤੀ ਕੀਤੀ ਵੀ ਮੇਰੇ ਵੱਲੋਂ ਸਤਿਗੁਰੂ ਨੂੰ ਕਹਿਣਾ ਵੀ ਤੀਰਥ ਯਾਤਰਾ ਜਾਂ ਬਹਾਣਾ ਕੇ ਮਾਰਾ ਉੱਥੇ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਹ ਤੁਸੀਂ ਦੂਰ ਕਰੋ, ਇਹ ਅਨਪੜ੍ਹਤਾ ਹੈ, ਜਿਸ ਕਰਕੇ ਤੁਹਾਡੇ ਧਰਮ 'ਤੇ ਇਹੋ ਜਿਹੀਆਂ ਤਰਕਾਂ ਕਰ ਰਹੇ ਵੀ ਇਹ ਨਵਾਂ ਹੈ, ਇਹ ਠੀਕ ਨਹੀਂ ਹੈ, ਇਹ ਤਾਂ ਇਹ ਤੁਹਾਡਾ ਧਰਮ ਅਸਲੀ ਅਕਾਲੀ ਧਰਮ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਹੈ ਜੋ ਸਾਰਿਆਂ ਨੂੰ ਪ੍ਰਵਾਨ ਹੈ, ਸਾਰੇ ਮੰਨਦੇ ਹੈ, ਪਰ ਇਹਨਾਂ ਦੇ ਅੰਦਰ ਅਨਪੜ੍ਹਤਾ ਹੈ, ਉਹ ਤੁਸੀਂ ਮਾਰਾ ਗਿਆਨਤਾ ਦੂਰ ਕਰੋ ਜੀ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਫਿਰ ਇਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਉਹ ਗੁਰਮਤਿ ਦਾ ਪ੍ਰਚਾਰ ਕਰਨ ਲਈ, ਲੋਕਾਂ ਦਾ ਉਧਾਰ ਕਰਨ ਲਈ ਆਪ ਜੀ ਚੱਲੇ, ਉਹ ਤੀਰਥ ਯਾਤਰਾ ਦਾ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ ਹੈ ਜੀ। ਸ੍ਰੀ ਸਤਿਗੁਰ ਇਸ ਰੀਤ ਨਿਤ। ਹਾਂ, ਕਵੀ ਸੰਤੋਖ ਸਿੰਘ ਜੀ ਸਰੋਤੇ ਜਨਾਂ ਨੂੰ, ਕਥਾ ਸੁਣਨ ਵਾਲਿਆਂ ਨੂੰ ਕਹਿੰਦੇ ਵੀ ਇਸ ਸਰੋਤਿਓ ਸ੍ਰੀ ਸੁਭਾਏ ਮਾਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਸ ਰੀਤੀ ਇਸ ਮਰਿਆਦਾ ਨਾਲ ਹਮੇਸ਼ਾ ਕਰਤ ਸਿੱਖਣ ਕਲਿਆਣ, ਜਿਹੜੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੀ ਕਲਿਆਣ ਕਰਦੇ, ਨਾਮ ਦਾਨ ਦੇ ਮੁਕਤ ਹਿਤ, ਜਿਹੜਾ ਵੀ ਹਜ਼ੂਰੀ ਵਿੱਚ ਆ ਜਾਂਦਾ ਚਰਨ ਛਰਨ ਯਾਦ ਆ ਜਾਂਦਾ ਹੈ ਉਹਨਾਂ ਨੂੰ ਨਾਮ ਦਾ ਦਾਨ ਦੇ ਕੇ ਮੁਕਤ ਕਰਦੇ ਨੇ, ਮੁਕਤੀ ਵਾਸਤੇ ਨਾਮ ਦਾ ਦਾਨ ਬਖਸ਼ਦੇ ਹਨ। ਜਾਹਰ ਜੋਤ ਜਹਾਨ, ਇਸ ਤਰ੍ਹਾਂ ਦੀ ਜਿਹਨਾਂ ਦੀ ਜੋਤ ਜਿਹੜਾ ਪ੍ਰਕਾਸ਼ ਹੈ ਸੰਸਾਰ ਦੇ ਵਿੱਚ, ਸਾਰੀ ਜਾਹਰ ਹੈ, ਪ੍ਰਗਟ ਹੈ। ਸੋਰਠਾ ਦਰਸ਼ਨ ਪੁਰਬ ਅਬੀਚ, ਸੋਭਾ ਵੀ ਕਈ ਵਾਰੀ ਹੈ, ਇਹਨਾਂ ਦੀ ਸੋਭਾ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਭੱਟਾ ਨੇ ਵੀ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਇਸ ਤਰ੍ਹਾਂ ਸੋ ਨਾਮ ਸੁਣੇ ਸੁਤ ਭਾਣ ਡਰਿਓ, ਨਾਮ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਉਹ ਸੂਰਜ ਦਾ ਪੁੱਤਰ ਧਰਮਰਾਜ, ਉਹ ਵੀ ਡਰ ਗਿਆ ਹੈ। ਜਿਨ੍ਹਾਂ ਦੀ ਸੋਭਾ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ। ਸੋਰਠਾ ਦਰਸ਼ਨ ਪੁਰਬ ਅਬੀਚ, ਇਸ ਤਰ੍ਹਾਂ ਜਿਹੜਾ ਪੁੰਨ ਰੂਪ ਤੀਰਥ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਤਾਂ ਕਹਿੰਦੇ ਪੁੰਨ ਰੂਪ ਤੀਰਥ ਹੈ, ਪਵਿੱਤਰ ਤੀਰਥ ਰੂਪ ਹੈ। ਪੁੰਨ ਰੂਪ ਕਹੋ, ਪਵਿੱਤਰ ਕਹੋ, ਗੁਰੂ ਅਮਰਦਾਸ ਸਾਹਿਬ ਜੀ ਪੁੰਨ ਰੂਪ ਤੀਰਥ ਹੈ, ਪਵਿੱਤਰ ਰੂਪ ਤੀਰਥ ਹੈ, ਪਵਿੱਤਰ ਤੀਰਥ ਹੈ। ਅਤੇ ਜਿਹੜਾ ਤੀਰਥ ਦੇ ਉੱਪਰ ਦਰਸ਼ ਇਸ਼ਨਾਨ ਕਰੀਏ ਅਤੇ ਫਿਰ ਬੜਾ ਭਾਰੀ ਫਲ ਮਿਲਦਾ ਹੈ। ਇੱਧਰ ਕਹਿੰਦੇ ਦਰਸ਼ਨ ਅਪੀਚ ਪੁਰਬ, ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਦਰਸ਼ਨ ਹੈ ਨਾ, ਉਹ ਕਹਿੰਦੇ ਅਪੀਚ ਨਾਵੇਂ ਜਿਹੜਾ ਨਛੱਤਰ, ਉਹਦੇ ਪੁਰਬ ਦਾ ਫਲ ਹੈ। 27 ਨਛੱਤਰਾਂ ਵਿੱਚ ਇੱਕ ਅਭਿਜਿਤ ਨਾਵੇਂ ਨਛੱਤਰ ਹੈ, ਅਭਿਜਿਤ ਹਨ ਇਹ ਨਾਵਨ ਪੁਰਬ ਅਪੀਚ। ਅਭਿਜਿਤ ਵੀ ਕਹਿ ਦਿੰਦੇ, ਅਭਿਜਿਤ ਵੀ ਕਹਿ ਦਿੰਦੇ ਆ, ਦੋਵਾਂ ਰੂਪਾਂ ਵਿੱਚ ਹੀ ਇਹ ਚੱਲਿਆ ਆਉਂਦਾ ਹੈ। ਕੋਈ ਅਭਿਜਿਤ ਕਹਿ ਦਿੰਦੇ, ਕੋਈ ਅਭਿਜਿਤ ਕਹਿੰਦੇ ਨੇ, ਜੇ ਆਪਾਂ ਅਚਰਜ ਅਤੇ ਅਚਰਜ ਕਰ ਲੈਂਦੇ ਨਾ ਪਾਠ, ਅਛਲ ਵੀ ਕਰ ਲੈਂਦੇ, ਅਛਲ ਵੀ ਕਰ ਲੈਂਦੇ ਹੈ। ਇਸ ਤਰ੍ਹਾਂ ਉਹ ਦੋਵੇਂ ਮਿਲਦੇ, ਕੋਈ ਅਭਿਜਿਤ ਕਹਿੰਦੇ, ਕੋਈ ਅਭਿਜਿਤ ਕਹਿੰਦੇ ਨੇ, ਨਾ ਇੱਕ ਨਛੱਤਰ ਦਾ ਹੈ। ਅਤੇ ਉਹਦੇ ਉਚਾਰਨ ਉਹਦਾ ਦੋ ਤਰ੍ਹਾਂ ਦਾ ਹੈ। ਉਹ ਜਦੋਂ ਉਹ ਲਗਨ ਆਉਂਦਾ ਹੈ ਨਾ ਅਭਿਜਿਤ ਦਾ ਨਛੱਤਰ ਦਾ, ਉਦੋਂ ਬੜਾ ਭਾਰੀ ਪੁਰਬ ਲੱਗਦਾ, ਕੁੰਭ ਲੱਗਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਆ ਵੀ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਸ਼ਨ ਹੈ, ਉਹ ਜਿਵੇਂ ਅਭਿਜਨ ਲਗਨ ਦੇ ਵਿੱਚ ਉਹ ਪੁਰਬ ਲੱਗਾ ਹੁੰਦਾ, ਕੁੰਭ ਲੱਗਾ ਹੁੰਦਾ, ਉਹਦੇ ਤੁੱਲ ਹੈ। ਮਿਟਹਿ ਜਨਮ ਆਰਮੀਚ, ਇਸ ਤਰ੍ਹਾਂ ਜੰਮਣਾ ਅਤੇ ਜਿਹੜਾ ਮੌਤ ਹੈ ਇੱਕ ਮਿਟ ਜਾਂਦੇ ਹਨ। ਮੱਝਹਿ ਜੇ ਪ੍ਰੇਮੀ ਭਗਤ, ਜਿਹੜੇ ਗੁਰੂ ਕੇ ਪ੍ਰੇਮੀ ਹੈ, ਭਗਤੀ ਕਰਨ ਵਾਲੇ ਭਗਤ ਹੈ, ਐਸੇ ਗੁਰੂ ਅਮਰਦਾਸ ਸਾਹਿਬ ਨੂੰ ਜੋ ਪਵਿੱਤਰ ਤੀਰ ਸਰੂਪ ਹੈ, ਉਹਨਾਂ ਦੇ ਦਰਸ਼ਨ ਦਾਰ ਕਰਨ ਰੂਪ ਜਿਹੜੇ ਕੋਈ ਇਸ਼ਨਾਨ ਕਰਦੇ, ਉਹਦਾ ਜੰਮਣਾ ਤੇ ਮਰਨਾ ਮਿਟ ਜਾਂਦੇ ਹਨ। ਚੌਪਈ ਨਿਰਮਲ ਗਿਆਨ ਜਾਹਿ ਬਾਰ ਬਾਰੀ, ਉੱਧਰ ਤਾਂ ਤੀਰਥਾਂ ਦੇ ਵਿੱਚ ਕਹਿੰਦੇ ਜਲ ਹੁੰਦਾ ਹੈ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਪਵਿੱਤਰ ਤੀਰਥ ਰੂਪ ਹਨ, ਉਹਨਾਂ ਦਾ ਸਰੀਰ ਹੀ ਹਾਂ, ਜਿਹਨਾਂ ਦੇ ਵਿੱਚ ਕਹਿੰਦੇ ਨਿਰਮਲ ਗਿਆਨ ਜਿਹੜਾ ਹੈ, ਮੈਟ ਤੋਂ ਰਹਿਤ, ਮੋਹ ਮਮਤਾ ਦੀ ਮੈਟ ਤੋਂ ਰਹਿਤ ਇੱਕ ਤਾਂ ਹੁੰਦਾ ਨਾ, ਹਾਂ ਦੂਜਾ ਮੈਲ ਨਾਲ ਭਰਿਆ, ਇੱਕ ਹੁੰਦਾ ਸ਼ੁੱਧ ਗਿਆਨ, ਜਿਹੜਾ ਕੋਈ ਮੋਹ ਮਾਇਆ ਦੀ ਇੱਛਾ ਰੱਖ ਕੇ ਕਥਨ ਗਿਆਨ ਕਥਨ ਕੀਤਾ ਜਾਏ ਮਾਇਆ ਦੇ ਲਾਲਚ ਕਰਕੇ, ਵੀ ਇੰਨੀ ਮੈਂ ਮਾਇਆ ਲਊਂਗਾ ਫਿਰ ਤੁਹਾਨੂੰ ਕੋਈ ਸੁਣਾ ਦਊਂ। ਹਜਵੇਂ ਅੱਜ ਗਾਦਰੀ ਵਾਲਾ ਰਾਗੀ ਹੈ, ਇੱਥੇ ਲੁਧਿਆਣੇ ਆ ਗਿਆ, ਉਹ ਰਹਿੰਦਾ ਵੀ ਉੱਥੇ ਹੀ ਸੀ, ਕਿਤੇ ਰੂਹਾਨੀ ਕੀਰਤਨ ਅੱਜ ਕੱਲ੍ਹ ਬਹੁਤ ਚੱਲਦੇ ਨਾ, ਉੱਥੇ ਗੁਟਕਾ ਛਪ ਰਿਹਾ ਸੀ, ਉਹ ਜਿਹੜਾ ਕੰਪਿਊਟਰ ਇਹ ਕੰਪੋਜ ਕਰ ਰਿਹਾ ਸੀ, ਉਹਦੇ ਕੋਲ ਜੇ ਸਾਰੇ ਇਸ਼ਤਿਹਾਰ ਦੇ ਛਪਦੇ ਛਪਦੇ ਜੇ ਸੀ, ਇਸ ਉੱਤੇ ਮੇਰੇ ਨਾਲ ਜਿਹੜਾ ਸਿੰਘ ਸੀ ਕਹਿੰਦੇ ਵੀ ਤੂੰ ਈਸ਼ਾ ਪੀ ਜਾ ਨਾ ਰੋ ਈਸ਼ਾ ਸੀ ਨਾ ਕੀਰਤਨ ਕਦੇ ਸੁਣਿਆ ਵੀ ਇਹ ਕਹਿੰਦਾ ਇੱਕ ਵਾਰੀ ਗਿਆ ਸੀ ਮੈਂ ਤਾਂ ਨਹੀਂ ਮੁੜ ਕੇ ਸਾਰਿਆਂ ਨੂੰ ਮੱਥਾ ਟੇਕਦਾ ਕਹਿੰਦਾ ਕਹਿੰਦੇ ਤਾਂ ਮਾਇਆ ਦੇ ਪੁੱਤ ਨੇ ਆਪਣੀ ਹੱਡ ਬੀਤੀ ਉਹਨੇ ਸੁਣਾਈ ਕਹਿੰਦਾ ਮੈਂ ਪ੍ਰਬੰਧਕ ਲੈ ਗਏ ਅਤੇ ਮੈਂ ਦਫ਼ਤਰ 'ਚ ਬੈਠਾ ਸੀ ਕਹਿੰਦੇ ਇਹਦੇ ਨਾਲ ਗੱਲ ਚੱਲੇ ਵੀ ਤੂੰ ਆ ਜਾ ਕੀਰਤਨ ਕਰਨ ਕਹਿੰਦਾ ਵੀ 2500 ਰੁਪਇਆ ਲਾਊਂਗਾ ਫਿਰ ਅੱਧਾ ਘੰਟਾ ਕੀਰਤਨ ਕਰੋ ਅਤੇ ਉਹ ਪ੍ਰਬੰਧਕ ਕਹਿਣ ਲੱਗੇ ਵੀ ਚਲੋ ਜਿਹਨਾਂ ਨੇ ਬਾਹਰੋਂ ਗੱਡੀ ਗੁੱਡੀ 'ਤੇ ਆਉਣਾ ਹੈ ਉਹਨਾਂ ਦਾ ਤੇਲ ਖਰਚ ਹੋਣਾ ਦੂਰੋਂ ਆਉਣਾ ਕਿਸੇ ਨੇ ਦੇਹਰਾਦੂਨ ਤੋਂ ਕਿਸੇ ਨੇ ਪਟਨੇ ਤੋਂ ਕਿਸੇ ਨੇ ਅੰਮ੍ਰਿਤਸਰ ਤੋਂ ਇਸ ਕਰਕੇ ਤੂੰ ਤਾਂ ਇੱਥੇ ਬੈਠਾ ਤੈਨੂੰ 1000 ਰੁਪਏ ਦੇ ਦਿਆ ਕਹਿੰਦਾ ਨਾ ਇੱਕ ਨਵਾਂ ਪੈਸਾ ਘੱਟ ਨਹੀਂ ਲੈਣਾ ਇਹ 2500 ਪੂਰਾ ਲੈਣਾ ਫਿਰ ਅੱਧਾ ਘੰਟਾ ਕੀਰਤਨ ਕਰਨਾ ਹੈ ਮੈਂ ਕਹਿੰਦਾ ਕੋਲ ਬੈਠਾ ਸੁਣੀ ਜਾਵਾਂ ਵੀ ਰੋਹਾਨੀ ਕੀਰਤਨ ਹੈ ਵੀ ਰੁਪਈਆਂ ਪਿੱਛੇ ਇਹ ਸੌਦਾ ਚੱਲਦਾ ਵੀ ਅੱਧਾ ਘੰਟਾ ਕਰੋ 2500 ਲਊਂਗਾ ਮੇਰੇ ਮਨ 'ਤੇ ਬਹੁਤ ਮਾੜਾ ਅਸਰ ਪੈ ਗਿਆ ਵੀ ਗੁਰਬਾਣੀ ਦਾ ਕੀਰਤਨ ਕਰਨਾ ਸੀ ਸੰਗਤਾਂ ਨੇ ਆਪੇ ਹੀ ਸਭ ਕੁਛ ਵਾਰ ਦੇਣਾ ਸੀ ਸਭ ਕੁਛ ਦੇਣਾ ਸ਼ਬਦ ਭੇਟ ਹੋ ਜਾਣੀ ਸੀ ਕੋਈ ਅੱਖਰਾਂ 'ਤੇ ਦੇਣਾ ਇਹ ਸੌਦਾ ਕਿਵੇਂ ਹੋ ਰਿਹਾ ਕਹਿੰਦੇ ਚਲੋ ਮੈਂ ਕਿਹਾ ਜੀ ਮੈਂ ਤਾਂ ਜਾਣਾ ਹੈ ਕਹਿੰਦੇ ਨਹੀਂ ਵੀ ਤੈਨੂੰ ਸਰੋਪ ਦੇਣਾ ਹੈ ਜਦੋਂ ਸੰਗਤ ਇਕੱਠੀ ਹੋ ਗਈ ਨਾ ਫਿਰ ਸਾਰਿਆਂ ਵਿੱਚ ਕਹਿਣਾ ਵੀ ਇਹ ਜਿੰਨਿਆਂ ਇਸ਼ਤਿਹਾਰ ਹੈ ਇਹ ਕੰਪੋਜ਼ ਕਰਕੇ ਇਹ ਦਿੰਦਾ ਵਧੀਆ ਬਣਾ ਕੇ ਆਖਰੀ ਫਿਰ ਉਧਰ ਸੰਗਤਾਂ ਵਾਰ ਵਾਰ ਦੱਸਦੇ ਜਾਣ ਜਿਹੜੇ ਇਹਨਾਂ ਦੇ ਪ੍ਰੇਮੀ ਸੀ ਇਹਨਾਂ ਦੇ ਕੀਰਤਨ ਨੂੰ ਸੁਣ ਕੇ ਰਾਜੀ ਸੀ ਕਹਿੰਦੇ ਜੀ ਉਹ ਕਦੋਂ ਆਉਣਗੇ ਕਹਿੰਦੇ ਵੀ ਗੱਲ ਚੱਲ ਰਹੀ ਫਿਰ ਇਸ ਜਿਹੜੀ ਹੋਰ ਕਹਿੰਦੇ ਜੀ ਜਿਵੇਂ ਚੜ੍ਹਦੀ ਚੜ੍ਹਾਓ ਉਹਨਾਂ ਨੂੰ ਮੰਗਾਓ ਆਖਰੀ ਉਹਨੂੰ ਸੰਗਤ ਕਹੇ ਇਹੋ ਜਿਹੇ ਲੋਕਾਂ ਦਾ ਫਿਰ ਸਾਰਾ ਕਿਹਾ ਕਹਿਣਾ ਵੀ ਹੁੰਦਾ ਵੀ ਤੁਸੀਂ ਜਾਓ ਜੀ ਉਹਨਾਂ ਨੂੰ ਪ੍ਰੇਰੋ ਜੀ ਪ੍ਰਬੰਧਕਾਂ ਨੂੰ ਉਹ ਵਾਰ ਵਾਰ ਉਹ ਜਿਹੜੇ ਉਹਨਾਂ ਦੇ ਸੀ ਆਉਣ ਜੀ ਕਹਿੰਦੇ ਜੀ ਮੰਗਾਓ ਜੀ ਫਿਰ ਉਹ ਕਹਿੰਦੇ ਬਾਬਾ 2500 ਲਈ ਆ ਜਾ ਕਹਿੰਦਾ ਨਹੀਂ ਹੁਣ ਨਹੀਂ ਭਰੋਸਾ ਰਿਹਾ ਤੁਹਾਡੇ 'ਤੇ ਕਹਿੰਦਾ ਬੰਦਾ 2500 ਦੇ ਕੇ ਮੇਰੇ ਕੋਠੀ 'ਚ ਭੇਜੋ ਫਿਰ ਆਉਂ ਕੀਰਤਨ ਕਰ ਇਹ ਵੀ ਹੈ ਕਿ ਤੁਹਾਡਾ ਪ੍ਰੇਮੀ ਭਗਤ ਵੀਰ ਸਿੰਘ ਕਰਨ ਵਾਲੇ ਇੱਕ ਆ ਹੈ ਨਿਰਮਲ ਗਿਆਨ ਤਾਂ ਨਹੀਂ ਹੁਣ ਇੱਥੇ ਫਿਰ ਕਹਿੰਦੇ ਆ ਕੇ ਕੀਰਤਨ ਕਰੇ ਮੈਂ ਵੀ ਵਿੱਚ ਬਹਿ ਗਿਆ ਕਹਿੰਦੇ ਫਿਰ ਕਹੇ ਬਾਬਾ ਮਾਇਆ ਸਾਥ ਨਾ ਹੋਏ ਇਹਨੇ ਮਾਇਆ ਜੰਮੂ ਫਿਰ ਲਾ ਪੂਜਾ ਕੋਈ ਸਾਖੀਆਂ ਸੁਣਾਵੇ ਇਹ ਕੋਈ ਬਾਬਾ ਕਾਲੂ ਦੀਆਂ ਵੀ ਮਾਇਆ ਕਹਿੰਦੇ ਵੀ ਇਹ ਸਾਥ ਨਹੀਂ ਹੁੰਦੀ ਮੈਂ ਕਹਿੰਦਾ ਮੂੰਹ ਤਾਂ ਤੂੰ ਹੱਸਣਾ ਮੇਰੇ ਤਾਂ ਕੰਨ ਵੀ ਹੱਸਣਾ ਕਹਿੰਦੇ ਉਹ ਪਿਓ ਆ ਹੁਣ ਤਾਂ ਤੂੰ 2500 ਪਿੱਛੇ ਕਹਿੰਦਾ ਘਰੇ ਕੋਠੀ 'ਚ ਪਹੁੰਚਾਓ ਕਹਿੰਦੇ ਬਾਬਾ ਮਾਇਆ ਸਾਥ ਲਾ ਵੀ ਕੋਈ ਨਿਰਮਲ ਗਿਆਨ ਹੈ ਕਹਿਣਾ ਕੁਛ ਅਤੇ ਕਰਨਾ ਕੁਛ ਮਾਇਆ ਪਿੱਛੇ ਤੁਹਾਨੂੰ ਲੜੀ ਗਿਆ ਇੱਥੇ ਅਤੇ ਹੁਣ ਇੱਥੇ ਉਪਦੇਸ਼ ਦਿੰਦਾ ਸਾਨੂੰ ਬਾਬਾ ਮਾਇਆ ਸਾਥ ਨਾ ਹੋਏ ਇਸ ਕਰਕੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਇਹ ਨਹੀਂ ਵੀ ਇਹੋ ਜਿਹਾ ਗਿਆਨ ਸੀ ਉਹ ਨਿਰਮਲ ਗਿਆਨ ਸੀ ਪਰਉਪਕਾਰ ਵਾਲਾ ਜਨਮ ਮਰਨ ਬੇਟਣ ਵਾਲਾ 84 ਦੇ ਚੱਕਰ ਕਰਨ ਵਾਲਾ ਇਸ ਤਰ੍ਹਾਂ ਨਿਰਮਲ ਗਿਆਨ ਰੂਪ ਹੀ ਸਤਿਗੁਰੂ ਦੇ ਤੀਰਥ ਵਿੱਚ ਪਾਣੀ ਹੈ ਜਲ ਹੈ ਪਵਿੱਤਰ ਜੋਗ ਬਿਰਾਗ ਕੂਲ ਸੁਖਕਾਰੀ ਜਿਵੇਂ ਜਿਹੜਾ ਕੋਈ ਸਰੋਵਰ ਹੁੰਦਾ ਹੈ ਨਦੀ ਦਾ ਕਿਨਾਰਾ ਹੁੰਦਾ ਹੈ ਕਹਿੰਦੇ ਇੱਧਰ ਜਿਹੜਾ ਮਨ ਦੀ ਬਿਰਤੀ ਦਾ ਪਰਮੇਸ਼ਰ ਵਿੱਚ ਭਗਤੀ ਵਿੱਚ ਜੁੜੇ ਰਹਿਣਾ ਨਾਮ ਵਿੱਚ ਜੁੜੇ ਜਾਣਾ ਇਹੀ ਇੱਕ ਯੋਗ ਕਿਨਾਰਾ ਹੈ ਜਿਹੜਾ ਧਰਤੀ ਪਰ ਬੈਰਾਗ ਹੈ ਇਹ ਦੂਸਰਾ ਕਿਨਾਰਾ ਹੈ ਸੁੱਖ ਦੇਣ ਵਾਲਾ ਯਾਨੀ ਆਹ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਪਦਾਰਥ ਹੈ ਉਹ ਕਾਂ ਦੀ ਬਿਸ਼ਟਾ ਵਾਂਗ ਜਾਂ ਆਪਣੇ ਮੂੰਹ ਤੋਂ ਕੱਢੀ ਹੋਈ ਉਛਾਲੀ ਵਾਂਗ ਪ੍ਰਤੀਤ ਹੋਣੇ ਗੰਦਗੀ ਵਾਂਗ ਦਿਸਣੇ ਇਹਨੂੰ ਧਰਤੀ ਬਿਰਤਮ ਬੈਰਾਗ ਕਿਹਾ। ਇਸ ਤਰ੍ਹਾਂ ਕਹਿੰਦੇ ਜਿਹੜਾ ਅੱਠੇ ਪੈਰ ਨਾਮ ਵਿੱਚ ਬਿਰਤੀ ਦਾ ਜੁੜੇ ਰਹਿਣਾ, ਇਹ ਯੋਗ ਜਿਹੜਾ ਇੱਕ ਕੂਲ ਹੈ। ਦੂਸਰਾ ਜਿਹੜਾ ਧਰਤੀ ਬਿਰਬੈਰਾਗ ਪਦਾਰਥਾਂ ਵੱਲੋਂ ਭ੍ਰਮਤ ਆ, ਵੀ ਮੈਂ ਤਾਂ ਪਰਮੇਸ਼ਰ ਪ੍ਰਣ ਰਹਿਣਾ, ਮੈਨੂੰ ਇਹ ਨਹੀਂ ਚਾਹੀਦੇ। ਇਸ ਕਰਕੇ ਕਿ ਸੁੱਖ ਯੋਗ ਤੇ ਵਿਰਾਗ ਸੁੱਖ ਬਖਸ਼ਣ ਵਾਲੇ ਘਨਾਵੇ ਹਨ ਤੀਰਥ ਰੂਪ ਸਤਿਗੁਰੂ ਦੇ। ਸਿੱਖ ਸੰਗਤ ਜਲ ਜੰਤ ਅਨੇਕਾਂ, ਗੁਰੂ ਨਾਨਕ ਦੀਆਂ ਸਿੱਖ ਸੰਤਾਂ ਹਨ। ਇਹ ਜਿਵੇਂ ਜਲ ਜੰਤੂ ਹੁੰਦੇ ਆ ਕਿਸੇ ਨਦੀ ਵਿੱਚ ਸਰੋਵਰ ਵਿੱਚ, ਅਨੇਕਾਂ ਇਹ ਜਲ ਜੰਤੂ ਵਾਂਗ ਹਨ। ਸਾਮ ਦਮ ਸਤ ਸੰਤੋਖ ਬਿਵੇਕਾ, ਸਾਮ ਜਿਹੜਾ ਮਨ ਨੂੰ ਰੋਕ ਕੇ ਖੜਾ, ਮਨ ਤੇ ਕੰਟਰੋਲ ਕਰਨਾ ਹੈ। ਦਮ ਜਿਹੜੇ ਇੰਦਰੀਆਂ ਨੂੰ ਵਸ ਕਰਕੇ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖਣਾ, ਨੇਤਰਾਂ ਨੂੰ ਮਾੜੇ ਪਾਸੇ ਨਹੀਂ ਜਾਣ ਦੇਣਾ, ਮਾੜਾ ਨਾ ਦੇਖਣਾ, ਕੰਨਾਂ ਨਾਲ ਮਾੜਾ ਸੁਣਨਾ ਨਾ, ਜਵਾਨ ਤੋਂ ਝੂਠ ਮੂਠ ਨਾ ਬੋਲਣਾ, ਯਥਾਰਥ ਵਕਤੇ ਹੋਣਾ, ਇਸੇ ਤਰ੍ਹਾਂ ਸਤ ਪ੍ਰਤੱਗੀ ਸੱਚ ਬੋਲਣਾ, ਸੰਤੋਖ ਯਥਾ ਲਾਭਾ ਤਥਾ ਸੰਤੁਸ਼ਟਾ, ਪ੍ਰਸੰਨ ਰਹਿਣਾ ਆਪਣੀ ਕਿਸਮਤ 'ਤੇ। ਇਸੇ ਤਰ੍ਹਾਂ ਜਿਹੜਾ ਵੇਕਾ ਬ੍ਰਹਮ ਵਿਚਾਰ ਹੈ, ਜੀਵ ਈਸ਼ ਦੀ ਏਕਤਾ ਦਾ ਵਿਚਾਰ ਹੈ। ਸੁੱਚ ਸੰਜਮ ਇਸ਼ਨਾਨ ਰੂਪ ਧਿਆਨਾ, ਜਿਹੜੀ ਅੰਦਰਲੀ ਬਾਹਰਲੀ ਪਵਿੱਤਰਤਾ ਹੈ, ਤੇ ਸੰਜਮ ਜਿਹੜਾ ਕੋਈ ਪਤ ਪਰਹੇਜ ਰੱਖਣਾ ਹੈ। ਪਿਤਾ ਹੁੰਦਾ ਨਾ, ਜਹਾਂ ਤਹਾਂ ਕੋ ਖਾਏ ਪ੍ਰਸਾਦ, ਉਹਨੂੰ ਅਸੀਂ ਸੰਜਮੀ ਨਹੀਂ ਕਰ ਸਕਦੇ ਹਾਂ। ਚੱਕੀ ਤੁਰਿਆ ਜਾਵੇ ਜਿਵੇਂ ਅੱਜ ਕੱਲ੍ਹ ਆ ਕਰੀ ਜਾਂਦੇ ਨਾ, ਪੈਲਸਾਂ ਪੂਰਸਾਂ 'ਚ, ਘਰਾਂ ਹੋਟਲਾਂ 'ਚ ਸਭ ਕੁਛ ਹੀ ਖਾਈ ਜਾਂਦੇ, ਉਹਨੂੰ ਪਾਈਆਂ ਕਿਰਪਾਨਾਂ। ਇਹ ਤਾਂ ਮਹਾਰਾਜ ਨੇ ਕਿਹਾ ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਹੀਂ ਯਾਦ, ਕਦੇ ਵੀ ਨਹੀਂ ਸਿੱਖ ਹੈਗਾ। ਉਹ ਭਾਵੇਂ ਕਹੀ ਜਾਵੇ ਅਸੀਂ ਬਹੁਤ ਵੱਡੇ ਸਿੱਖ ਹਾਂ ਜੀ, ਉੱਦਾਂ ਜਿਹੜੀ ਮਰਿਆਦਾ ਉਹ ਰੱਖੂਗਾ, ਉਹ ਗੁਰੂ ਕਲਗੀ ਧਰਤੀ ਦੀ ਨਹੀਂ ਜਾਵੇ। ਸਿੱਖ ਹੈ ਸਿੰਘ ਹੈ, ਉਹ ਨਹੀਂ ਉਹ ਪਵਾਂ ਨਹੀਂ ਰੱਖਦਾ ਨਹੀਂ। ਹਾਂ ਪ੍ਰਵਾਨ ਉੱਥੇ ਜਦੋਂ ਕੋਈ ਹਿਸਾਬ ਕਿਤਾਬ ਉਦੋਂ ਲੱਗੂਗਾ ਵੀ ਹਾਂ ਇਹ ਅਸੀਂ ਜਿਹੜੇ ਖਾਣ ਵਾਲੇ ਨਾ ਝੂਠ ਮੂਠ। ਗੁਰੂ ਕਲਗੀਧਰ ਜੀ ਨੇ ਕਿਹਾ ਵੀ ਝੂਠ ਦੋ ਅਤੇ ਝੂਠ ਤੋਂ ਸਿੰਘ ਵਜੇ, ਉਹਦੇ ਅਸੀਂ ਰਖਵਾਲੇ ਹਾਂ। ਕਲਯੁਗ ਵਿੱਚ ਝੂਠ ਅਤੇ ਝੂਠ ਪ੍ਰਧਾਨ ਹੈ। ਇਹ ਉਹਨਾਂ ਦੇ ਬੱਚੇ ਨੇ ਵੀ ਇਹ ਦੋਹਾਂ ਤੋਂ ਵਜੇ ਅਸੀਂ ਉਹਦੇ ਬਾਲੀ ਵਾਰਸ ਹੋ ਜਾਵਾਂਗੇ। ਅੱਜ ਕੱਲ੍ਹ ਦਾ ਜਿਹੜਾ ਇਹ ਹੈ, ਝੂਠ ਅਤੇ ਝੂਠ ਦੋਵੇਂ ਪ੍ਰਧਾਨ ਹੈ। ਸਿੱਖਾਂ ਵਿੱਚ ਤਾਂ ਖਾਸ ਹੀ ਹੋਇਆ ਪਿਆ ਰਹਿ ਵਿਚਾਰ। ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਪਥ ਪਰਹੇਜ ਹੈ, ਉਹ ਜਦ ਫਦ ਹੈ ਤਨ ਪੀੜੀਆ ਮਨ ਮੈਂ ਚਲੈ ਵਿਕਾਰ, ਇਹਦੇ ਨੂੰ ਜਿਹੜਾ ਕੋਈ ਰੋਕ ਕੇ ਰੱਖਣਾ, ਇਹ ਜਿਹੜਾ ਪਥ ਪਰਹੇਜ ਹੈ ਖਾਣ ਦਾ ਅਤੇ ਹੋਰ ਇਸ਼ਨਾਨ ਅੰਮ੍ਰਿਤ ਵੇਲੇ ਦਾ। ਇਸ਼ਨਾਨ ਤੋਂ ਬਾਅਦ ਜਿਹੜਾ ਕੋਈ ਗੁਰਬਾਣੀ ਵਿੱਚ ਜਾਂ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਦਾ ਧਿਆਨ ਹੈ, ਨਿਰਗੁਣ ਦਾ ਸ਼ਬਦ ਦਾ ਧਿਆਨ ਹੈ, ਇਹੋ ਸਭ ਖੇਰੇ ਕਮਲ ਬਿਦ ਨਾਨਾ। ਇਹ ਸਾਰੇ ਕਹਿੰਦੇ ਗੁਰੂ ਰੂਪੀ ਤੀਰਥ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਮਲ ਫੁੱਲ ਖਿੜੇ ਹੋਏ ਹਨ। ਕਲਮਲ ਕਲ ਕੇ ਕਾਲ ਮਲੀਨਾ, ਕਲਯੁਗ ਦੇ ਸਮੇਂ ਦੇ ਜਿਹੜੇ ਪਾਪਾਂ ਨਾਲ ਭਰੇ ਹੋਏ ਜੀ ਬੜੇ ਮਲੀਨ ਹਨ, ਮੈਲੇ ਹਨ। ਦਰਸ਼ਨ ਮੱਜਨ ਤੇ ਕਰ ਹੀਨਾ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੂ ਮੱਜਣ ਇਸ਼ਨਾਨ ਕਰ ਲੈਂਦੇ, ਉਹਨਾਂ ਨੂੰ ਇਹ ਪਾਪਾਂ ਦੀ ਮੈਲ ਤੋਂ ਹੀਨਾ ਨਾਸ ਰਹਿਤ ਕਰ ਦਿੰਦੇ ਹਨ। ਸੀਤਲ ਦਾ ਮੁਕਤੀ ਜਿਸ ਮਾਹੀ, ਜਿਸ ਗੁਰੂ ਅਮਰਦਾਸ ਸਾਹਿਬ ਤੀਰਥ ਦੇ ਮੁਕਤੀ ਰੂਪੀ ਸੀਤਲਤਾ ਹੀ ਹੈ, ਠੰਡਤਾ ਹੀ ਹੈ, ਸ਼ਾਂਤੀ ਰੂਪੀ ਮੁਕਤੀ ਹੈ। ਵੱਡੇ ਭਾਗ ਪ੍ਰਾਪਤ ਹੋਏ ਤਾਹੀ, ਇਹਦੇ ਕੋਈ ਬਹੁਤ ਵੱਡੇ ਭਾਗ ਹੁੰਦੇ, ਉਹਨੂੰ ਇਹ ਗੁਰੂ ਰੂਪੀ ਤੀਰਥ ਦੀ ਪ੍ਰਾਪਤੀ ਹੁੰਦੀ। ਉਹ ਗੁਰੂ ਰੂਪੀ ਤੀਰਥ ਦੇ ਕੁਛ ਦਰਸ਼ਨ ਕਰਨ ਰੂਪ ਇਸ਼ਨਾਨ ਕਰਦਾ ਹੈ। ਅਸ ਸਤਿਗੁਰ ਤੀਰਥ ਅਤ ਪਾਵਨ, ਐਸੇ ਜਿਹੜੇ ਸਤਿਗੁਰੂ ਅਮਰਦਾਸ ਸਾਹਿਬ ਜੀ ਆਪ ਹੀ ਬੜੇ ਪਵਿੱਤਰ ਤੀਰਥ ਸਰੂਪ ਹਨ। ਇੱਛਤ ਪੇਛਿਤ ਤੀਰਥ ਜਾਵਨ, ਜਿਹੜੇ ਧਰਤੀ ਤੇ ਤੀਰਥ ਹੈ ਉਹਨਾਂ ਤੇ ਜਾਣ ਲਈ ਇੱਛਾ ਕਰਨ ਲੱਗੇ ਵੀ ਜਾਈਏ ਤੀਰਥ ਯਾਤਰਾ। ਗੰਗਾ ਆਦਿਕ ਤੀਰਥ ਜੇਈ, ਕਿਉਂ ਗਏ ਤਾਂ ਕਾਰਨ ਦੱਸਦੇ ਹੈ। ਗੰਗਾ ਤੋਂ ਲੈ ਕੇ ਹੋਰ ਜਿੰਨੇ ਆ ਤੀਰਥ, ਪ੍ਰਯਾਗਰਾਜ ਆਦਿਕ, ਗੋਮਤੀ ਆਦਿਕ, ਮੱਝ ਕਲੀ ਕਾਲ ਨਰ ਤੇਈ, ਜਿੰਨੇ ਕਲਯੁਗ ਦੇ ਵਿੱਚ ਪੁਰਸ਼ ਹਨ ਉਹ ਇਹਨਾਂ ਵਿੱਚ ਕਹਿੰਦੇ ਇਸ਼ਨਾਨ ਕਰਦੇ ਆ ਤੀਰਥਾਂ ਚ। ਅਨਗਨ ਪਾਪ ਤਜੈ ਤਿਨ ਮਾਹੀ, ਤੀਰਥਾਂ ਵਿੱਚ ਇਸ਼ਨਾਨ ਕਰਕੇ ਅਣਗਿਣਤੀ ਜਿਹੜੇ ਪਾਪ ਕਹਿੰਦੇ ਛੱਡਿਆਉਂਦੇ। ਤਿੰਨ ਕੋ ਭਾਰ ਸਹਾਰਤ ਨਾਹੀ, ਉਹਨਾਂ ਨੂੰ ਪਾਪਾਂ ਦਾ ਜਿਹੜਾ ਬੋਝ ਹੈ ਜਿਹੜੇ ਤੀਰਥ ਹੈ ਫਿਰ ਸਹਾਰ ਨਹੀਂ ਸਕਦੇ ਹਨ, ਵਿਅਕਲ ਹੋ ਜਾਂਦੇ। ਜਾਂ ਤੇ ਸ੍ਰੀ ਸਤਿਗੁਰੂ ਅਧਾਰ ਰਾਧਾ, ਜਿਸ ਕਰਕੇ ਇਹਨਾਂ ਸਾਰੇ ਤੀਰਥਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕੀਤਾ ਹੈ। ਆਨ ਚਰਨ ਪਾਵੋ ਹੱਤ ਬਾਧਾ, ਕੇ ਸਾਡੇ ਚਰਨ ਪਾਓ ਤੇ ਸਾਡੀ ਪੀੜਾ ਇਹ ਨਾਸ਼ ਕਰੋ ਜੀ। ਪਾਪਨ ਤੇ ਪੀੜਤ ਹਮ ਹੋਏ, ਮਹਾਰਾਜ ਜਿਹੜੇ ਲੋਕਾਂ ਨੇ ਪਾਪ ਕੀਤੇ ਆ ਨਾ ਲਾ ਕੇ ਸਾਡੇ ਵੀ ਛੱਡਦੇ, ਉਹਨਾਂ ਲੋਕਾਂ ਦੇ ਪਾਪਾਂ ਕਰਕੇ ਬਹੁਤ ਪੀੜਤ ਹੋ ਗਏ, ਦੁਖੀ ਹੋ ਗਏ। ਕਰ ਕਰ ਦੋਸ਼ ਹਮਹੋ ਮੋਹ ਧੋਏ, ਕਿਉਂਕਿ ਜਿਹੜੇ ਜੀਵ ਹੈ ਦੋਸ਼ ਕਰਕੇ ਪਾਪ ਗੁਨਾਹ ਕਰਕੇ ਸਾਡੇ ਵਿੱਚ ਧੋ ਜਾਂਦੇ, ਸਾਡੇ ਵਿੱਚ ਲਾ ਜਾਂਦੇ, ਛੱਡ ਜਾਂਦੇ ਹਨ। ਹੇ ਸਤਿਗੁਰ ਤੁਮਰੇ ਪੱਗ ਪਾਵਨ, ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੁਹਾਡੇ ਜਿਹੜੇ ਚਰਨ ਹੈ ਬਹੁਤ ਪਵਿੱਤਰ ਹੈ। ਜਬ ਹਮ ਵਿਖੈ ਕਰਹੋਗੇ ਪਾਵਨ, ਮਹਾਰਾਜ ਤੁਸੀਂ ਆ ਕੇ ਸਾਡੇ ਵਿੱਚ ਪਵਿੱਤਰ ਚਰਨ ਪਾਵੋਗੇ। ਤਤ ਛਿਨ ਹਮ ਸਭ ਹੋਏ ਸੁਖਾਰੇ, ਆਓ ਸਵੇਰੇ ਬੜੀ ਛੇਤੀ ਅਸੀਂ ਸੁਖਾਂ ਵਾਲੇ ਸੁਖ ਸਹਿਤ ਹੋ ਜਾ, ਸੁਖਾਲੇ ਸੌਖੇ ਹੋ ਜਾਵਾਂਗੇ। ਆਵਹ ਤੂਰਨ ਕਰਨਾ ਤਾਰੇ, ਕਰਕੇ ਮਾਰੇ ਸਾਡੇ ਤੀਰਥਾਂ ਤੇ ਕਿਰਪਾ ਧਰ ਕੇ ਛੇਤੀ ਆ ਜਾਓ। ਸਭ ਤੀਰਥ ਕੋ ਲੱਖ ਪ੍ਰਭਾਤ, ਜਿੰਨੇ ਕਹਿੰਦੇ ਤੀਰਥ ਹੈ ਸਾਰਿਆਂ ਦਾ ਰਹਿ ਜਾਣ ਕੇ ਤਾਤ ਪਰ ਜਾਣ ਕੇ ਮਤਬਲ ਸਮਝ ਕੇ, ਭਏ ਤਿਆਰ ਸੰਗਤ ਸੰਗ ਲਾਏ, ਮਹਾਰਾਜ ਸੰਗਤਾਂ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹੋ ਗਏ। ਜਹ ਜਹ ਸਿੱਖਣ ਜਿਸ ਜਿਸ ਗ੍ਰਾਮ, ਜਿੱਥੇ ਜਿੱਥੇ ਸਿੱਖਾਂ ਦੇ ਜਿਸ ਜਿਸ ਥਾਂ ਤੇ ਵੀ ਪਿੰਡ ਵਿੱਚ ਵੀ ਗ੍ਰਾਮ ਵਿੱਚ ਘਰ ਸਨ, ਯਾਤਰਾ ਸੁਣੀ ਗੁਰੂ ਸੁਖ ਧਾਮ, ਗੁਰੂ ਜੋ ਸੁਖਾਂ ਦੇ ਘਰ ਹੈ ਉਹ ਯਾਤਰਾ ਨੂੰ ਜਾ ਰਹੇ ਹੋ ਸੁਣਿਆ ਸਭ ਨੇ, ਤਹ ਤਹ ਤੇ ਹੋਏ ਤਿਆਰ ਚੱਲੇ ਹੈ, ਉਸੇ ਉਸੇ ਪਿੰਡਾਂ ਸ਼ਹਿਰਾਂ ਤੋਂ ਤਿਆਰ ਹੋ ਕੇ ਚੱਲ ਪਏ। ਆਨ ਸਤਿਗੁਰੂ ਸੰਗ ਮਿਲੇ ਹੈ, ਆ ਕੇ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਮਿਲ ਜੁੜ ਗਏ, ਗੁਰ ਗ੍ਰਹਿ ਕੇ ਸੰਬੰਧੀ ਜੇਤੇ, ਗੁਰੂ ਅਮਰਦਾਸ ਸਾਹਿਬ ਜੀ ਕਰਦੇ ਜਿੰਨੇ ਸਾਖ ਸੰਬੰਧੀ, ਭਏ ਤਿਆਰ ਚੱਲਨੇ ਕਹਤੇ ਤੇ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਹੀ ਤੀਰਥ ਯਾਤਰਾ ਕਰਨ ਲਈ ਤਿਆਰ ਹੋ ਗਏ। ਸਤ ਸੰਗਤ ਸਿਮਰਨ ਹਰ ਨਾਮੂ, ਕਿਉਂਕਿ ਖਿਆਲ ਕਰਦੇ ਵੀ ਇੱਕ ਤਾਂ ਸਤਸੰਗਤ ਹੋਊਗਾ ਫਿਰ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਹੋਊਗਾ। ਹੋਤ ਕੀਰਤਨ ਧੁਨ ਅਬਰਾਮੂ, ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਜਿਹੜੀ ਕੀਰਤਨ ਦੀ ਧੁਨੀ ਹੈ ਬੜੀ ਸੁੰਦਰ ਹੋਵੇਗੀ। ਗੋਇੰਦਵਾਲ ਤਿਆਰ ਕਰ ਤਿਆਗ ਕਰ ਚੱਲੇ, ਹੋਊਗਾ ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਗੋਇੰਦਵਾਲ ਨੂੰ ਛੱਡ ਕੇ ਸਾਰੇ ਚੱਲ ਪਏ। ਸਨੇ ਸਨੇ ਮਗ ਮਹਿ ਬਹੁ ਮਿਲੇ, ਹੌਲੀ ਹੌਲੀ ਚੱਲਦਿਆਂ ਰਸਤੇ ਵਿੱਚ ਬਹੁਤ ਗੁਰਸਿੱਖ ਮਿਲ ਪਏ ਹੈ। ਇੱਕ ਤੋਂ ਨਿਤ ਗੁਰ ਦਰਸ਼ਨ ਕਰੈ, ਇੱਕ ਤਾਂ ਹਮੇਸ਼ਾ ਗੁਰੂ ਅਮਰਦਾਸ ਸਾਹਿਬ ਦੇ ਰੋਜ਼ ਦਰਸ਼ਨ ਕਰਾਂਗੇ। ਕੀਰਤਨ ਸੁਣੈ ਅਗਨ ਪਰ ਹਰੈ, ਦੂਸਰਾ ਦੀਵਾਨ ਲੱਗੂਗਾ ਗੁਰਬਾਣੀ ਦਾ, ਕੀਰਤਨ ਸੁਣਾਂਗੇ ਪਾਪਾਂ ਨੂੰ ਨਾਸ਼ ਕਰਾਂਗੇ। ਬਹਰ ਜੇ ਜਵਾ ਤੁਰਕਨ ਕੇਰਾ, ਤੀਸਰਾ ਲਾਭ ਇਹ ਵੀ ਹੋਵੇ ਜਿਹੜਾ ਮੁਸਲਮਾਨਾਂ ਤੇ ਤੀਰਥਾਂ ਥਾਂ ਤੇ ਉਹ ਟੈਕਸ ਲਾਇਆ ਹੋਇਆ ਹੈ। ਉਲੰਘਹਿ ਤਿਸ ਕੋ ਇਹ ਸੁਖ ਹੇਰਾ, ਇਹ ਸੁਖ ਵੇਖਿਆ ਸਾਨੇ ਵੀ ਉਹ ਅਸੀਂ ਲੰਘ ਜਾਂਗੇ, ਸਾਨੂੰ ਟੈਕਸ ਨਹੀਂ ਦੇਣਾ ਪਵੇਗਾ। ਜਾਂ ਤੇ ਮਿਲਹਿ ਸੰਗ ਵੱਡ ਭਾਗੇ, ਇਸ ਕਰਕੇ ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਆ ਕੇ ਮਿਲ ਰਹੇ। ਚੱਲੇ ਜਾਤ ਰਸ ਪ੍ਰੇਮ ਸੋ ਪਾਗੇ, ਪ੍ਰੇਮ ਰਸ ਵਿੱਚ ਰੰਗੇ ਹੋਏ ਚਲੇ ਜਾ ਰਹੇ। ਉਲੰਘ ਪਿਪਾਸਾ ਸਲਤਾ ਸਾਰੇ, ਜਿਹੜੀ ਵਿਆਸਾ ਨਦੀ ਹੈ ਸਭ ਤਰ੍ਹਾਂ ਕਰਕੇ ਇਹਨੂੰ ਲੰਘ ਕੇ, ਦੇਸ਼ ਦੁਆਬੇ ਬੀਚ ਪਧਾਰੇ, ਦੁਆਬਾ ਦੇਸ਼ ਹੈ ਇੱਧਰ ਚਲੇ ਗਏ ਨੇ। ਸਨੇ ਸਨੇ ਕਰ ਤਿਆਗਿਓ ਸਾਰੇ, ਹੌਲੀ ਹੌਲੀ ਚੱਲਦਿਆਂ ਜਿਹੜਾ ਇਹ ਦੁਆਬਾ ਇਲਾਕਾ ਹੈ ਦੇਸ਼ ਹੈ ਛੱਡ ਦਿੱਤਾ ਲੰਘ ਗਏ। ਸਤਰ ਦਰਬ ਕੋ ਪੁਨ ਆਏ ਨਿਹਾਰੋ, ਅੱਗੇ ਜਿਹੜਾ ਸਤਲੁਜ ਦਰਿਆ ਹੈ ਸਦਰਵ ਹੈ ਉਹਨੂੰ ਆ ਦੇਖਿਆ। ਬਹੁ ਗੰਭੀਰ ਨੀਰ ਜਿਸ ਮਾਹੀ, ਸਤਲੁਜ ਦੇ ਵਿੱਚ ਬੜਾ ਭਾਰੀ ਡੂੰਘਾ ਜਲ ਚੱਲ ਰਿਹਾ ਹੈ। ਸਭ ਸੰਗਤ ਮੱਜਨ ਕਰ ਤਾਹੀ, ਬੇਅੰਤ ਸਿੱਖ ਸੰਗਤਾਂ ਹਨ ਸਭ ਨੇ ਇਸ਼ਨਾਨ ਕਰ ਲਿਆ ਜਲ ਦੇਖ ਕੇ। ਚੜ ਚੜ ਕਰ ਤਰੀ ਭਏ ਪੁਨ ਕਾ ਪਾਰੀ, ਬੇੜੀਆਂ ਤੇ ਚੜ ਕੇ ਅੱਗੇ ਪਾਰ ਹੋ ਗਏ। ਗਮਨੇ ਸਤਿਗੁਰ ਬਹੁਰ ਅਗਾਰੀ, ਸਤਿਗੁਰੂ ਸਾਹਿਬ ਜੀ ਅੱਗੇ ਨੂੰ ਚੱਲ ਪਏ। ਕਬ ਬੜਵਾ ਪਰ ਕਰ ਹੈ ਪਿਆਨ, ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਘੋੜੀ ਉੱਪਰ ਸਵਾਰ ਹੋ ਕੇ ਚੱਲਣਾ ਕਰਦੇ। ਕਬ ਗੁਰ ਗਮਨ ਹੈ ਚੜ ਚੰਪਾਨ, ਕਦੇ ਜਦੋਂ ਆਪਣੀ ਮਨ ਦੀ ਮੌਜ ਹੁੰਦੀ ਹੈ ਤੇ ਪਾਲਕੀ ਉੱਪਰ ਚੜ ਕੇ ਚੱਲਦੇ ਹਨ। ਸਮਸ ਸਵੇਤ ਬਹੁ ਬਿਰਧ ਸਰੀਰ, ਆਪ ਜੀ ਦਾ ਕਹਿੰਦੇ ਚਿੱਟਾ ਦਾੜਾ ਹੈ ਤੇ ਬਿਰਧ ਸਰੀਰ ਹੈ। ਅਤਸਹਿ ਸੇਤ ਧਰੇ ਬਚ ਚੀਰ ਬਰ ਚੀਰ, ਆਪਣੇ ਸਰੀਰ ਤੇ ਵੀ ਬਹੁਤ ਹੀ ਚਿੱਟੇ ਵਸਤਰ ਧਾਰਨ ਕੀਤੇ ਹੋਏ। ਸੁਜਾਸ ਸਵੇਤ ਬਿਸਤਰ ਹੈ ਵਿਸਾਲਾ, ਇਸ ਤਰ੍ਹਾਂ ਦਾ ਸੇਸ਼ ਜਿਹੜਾ ਉੱਜਲ ਜਸ ਹੈ ਉਹ ਸਤਿਗੁਰੂ ਦਾ ਫੈਲਦਾ ਹੈ ਹਰ ਪਾਸੇ। ਤਥਾ ਸਵੇਤ ਮਨ ਹੈ ਜਿਸ ਕਾਲਾ, ਕਹਿੰਦੇ ਜਿਹੜਾ ਚਿੱਟਾ ਮਨ ਜਿਹੜਾ ਸਭ ਸਮਿਆਂ ਵਿੱਚ ਹੀ ਅਸ਼ੁੱਧੀ ਮਨ ਹੈ। ਹੱਥ ਲਸ਼ਟਕਾ ਬਾਰ ਕੱਦ ਛੋਟਾ, ਆਪ ਜੀ ਦੇ ਹੱਥ ਵਿੱਚ ਉਹ ਸੋਟੀ ਪਕੜੀ ਹੋਈ ਹੈ, ਆਪ ਜੀ ਦਾ ਜਿਹੜਾ ਕੱਦ ਕਾਠ ਹੈ ਬਿਲਕੁਲ ਛੋਟਾ ਜਿਹਾ ਮਦਰਾ ਜਿਹਾ ਹੀ ਹੈ। ਮਨੋ ਭਾਏ ਬਾਵਨ ਕੇ ਜੋਟਾ, ਮਨ ਜਿਵੇਂ ਬਾਵਨ ਹੋਇਆ ਹੈ ਕਹਿੰਦੇ ਉਹਦੇ ਰੋਤਾਂ ਤੁਲੀ ਹੋ ਗਏ ਹਨ। ਧਾਰਤ ਸ਼ਕਤ ਮਹਿਦ ਮਹੀਆਨ, ਬਾਵਨ ਨਾਲੋਂ ਆਪ ਜਿਹੜੀਆਂ ਸ਼ਕਤੀਆਂ ਉਹ ਤਾਂ ਮਹਾਨ ਤੋਂ ਮਹਾਨ ਧਾਰਨ ਕਰ ਰਹੇ। ਗਮਨਹ ਮੰਦ ਮੰਦ ਸਭ ਥਾਨ, ਇਸ ਕਰਕੇ ਹੌਲੀ ਹੌਲੀ ਆਪ ਜੀ ਸਭ ਥਾਵਾਂ ਵਿੱਚ ਜਾ ਰਹੇ। ਪਹੁੰਚੇ ਆਨ ਪਹੋਏ ਥਾਨ, ਜਿੱਥੇ ਵਾਲੇ ਦੇ ਨੇੜੇ ਪਹੋਆ ਸਥਾਨ ਇੱਥੇ ਆਪ ਪਹੁੰਚੇ। ਜਹਾਂ ਸੁਰਸਤੀ ਪੁੰਨ ਮਹਾਨ, ਕਹਿੰਦੇ ਸੁਰਸਤੀ ਨਦੀ ਬੜੀ ਪਵਿੱਤਰ ਚੱਲ ਰਹੀ ਹੈ। ਨਾਨਾ ਘਾਟ ਰਿਖਨ ਤਪ ਤਪੇ, ਜਿੱਥੇ ਜਿੱਥੇ ਰਿਖੀਆਂ ਨੇ ਕੋਈ ਤਪ ਕੀਤੇ ਉੱਥੇ ਤਰ੍ਹਾਂ ਤਰ੍ਹਾਂ ਦੇ ਘਾਟ ਬਣੇ ਹੈ ਸੁਰਸਤੀ ਨਦੀ ਦੇ ਕਿਨਾਰੇ। ਬਰਖ ਹਜ਼ਾਰ ਹੋ ਜਾਪਨ ਜਪੇ, ਜਿੰਨਾ ਰਿਖੀਆਂ ਨੇ ਕਹਿੰਦੇ ਹਜ਼ਾਰਾਂ ਵਰਿਆਂ ਉੱਥੇ ਬੈਠ ਕੇ ਜਾਪ ਜਪਿਆ ਹੈ। ਬ੍ਰਹਮ ਲੋਕ ਕੋ ਪ੍ਰਾਪਤ ਹੋਏ, ਜਿਹੜੇ ਰਿਖੀ ਹੈ ਜਾਪ ਜਪ ਕੇ ਬ੍ਰਹਮਾ ਦੇ ਲੋਕ ਨੂੰ ਬ੍ਰਹਮ ਲੋਕ ਨੂੰ ਜਾ ਪ੍ਰਾਪਤ ਹੋਏ। ਜਨਮ ਮਰਨ ਕੇ ਸੰਕਟ ਖੋਏ, ਜਨਮ ਮਰਨ ਦੇ ਜਿਹੜੇ ਦੁੱਖ ਉਹਨਾਂ ਨੇ ਗੁਆਲੇ, ਤਹਾਂ ਸਤਿਗੁਰੂ ਕੀਨਸ ਡੇਰਾ, ਇੱਥੇ ਪਹੋਏ ਤੇ ਆ ਕੇ ਸਰਸਤੀ ਨਦੀ ਦੇ ਕਿਨਾਰੇ ਸਤਿਗੁਰੂ ਨੇ ਡੇਰਾ ਕਰ ਲਿਆ। ਸੰਗ ਸੰਗਤਾਂ ਮੇਲ ਕਨੇਰਾ, ਸਿੱਖ ਸੰਗਤਾਂ ਦਾ ਜੋੜ ਮੇਲ ਬੜਾ ਭਾਰੀ ਨਾਲ ਹੈ। ਬਹੁ ਘਾਟ ਨਿਪਖ ਸਾਰ ਸੁਤੀ ਕੇ, ਹਾਂ ਇਸ ਤਰ੍ਹਾਂ ਜਿਹੜੇ ਸਰਸਤੀ ਨਦੀ ਇਹਦੇ ਥਾਂ ਥਾਂ ਤੇ ਘਾਟ ਜੇ ਬਣੇ, ਲੰਘਣ ਵਾਲੇ ਥਾਂ ਜੇ ਬਣੇ। ਸਿੱਖ ਕਰ ਜੋਰ ਪ੍ਰਸ਼ਨ ਕੀਏ ਨੀਕੇ। ਹਾਂ, ਸਿੱਖਾਂ ਨੇ ਕਹਿੰਦੇ ਹੱਥ ਜੋੜ ਕੇ ਚੰਗੀ ਤਰ੍ਹਾਂ ਪ੍ਰਸ਼ਨ ਸਤਿਗੁਰੂ ਅੱਗੇ ਕੀਤਾ ਹੈ। ਸਲਤਾ ਸਾਰ ਸੁਤੀ ਇੱਕ ਪਾਵਨ, ਜਿਹੜੀ ਸਰਸਤੀ ਨਦੀ ਤਾਂ ਇੱਕੋ ਹੀ ਪਵਿੱਤਰ ਚੱਲ ਰਹੀ ਹੈ। ਕਹਿ ਮਹਾਤਮ ਇਸ ਬਹੁ ਥਾਵਨ, ਜਿਹੜੇ ਘਾਟ ਜੇ ਬਣੇ ਬਹੁਤੇ ਥਾਵਾਂ ਦਾ ਮਹਾਤਮ ਕਹਿੰਦੇ ਵੀ ਇਹ ਘਾਟ ਤੇ ਆਹ ਫਲ ਨਹਾਉਣ ਦਾ, ਆਹ ਘਾਟ ਤੇ ਨਹਾਈਏ ਤੇ ਇੱਥੇ ਆਹ ਫਿਰ ਮਿਲਦਾ, ਨਦੀ ਇੱਕੋ ਹੈ, ਘਾਟ ਬੜੇ ਬਣੇ ਨਹਾਉਣ ਵਾਲੇ ਥਾਂ ਬੇਅੰਤ ਹੈ। ਕੋ ਕਾਰਨ ਇਹੋ ਗੁਰੂ ਬਖਾਨਾ, ਇਹ ਗੁਰੂ ਅਮਰਦਾਸ ਸਾਹਿਬ ਜੀ ਇਹ ਕੀ ਕਾਰਨ ਵੀ ਇੰਨੇ ਘਾਟ ਕਿਉਂ ਬਣੇ, ਇੰਨੇ ਨਹਾਉਣ ਵਾਲੇ ਸਥਾਨ ਇੱਥੇ ਕਿਉਂ ਹੈ। ਭੂਤ ਭਵਿੱਖ ਗਤੀ ਤੁਮ ਜਾਣੋ, ਮਹਾਰਾਜ ਪਿਛਲੇ ਸਮੇਂ ਦੀ ਵੀ ਆਉਣ ਵਾਲੇ ਸਮੇਂ ਦੀ ਗਤੀ ਹਾਲਤ ਨੂੰ ਜਾਣਦੇ ਹੋ। ਸਭ ਸੰਗਤ ਕੈ ਇਹੋ ਸੰਦੇਹੂ, ਮਹਾਰਾਜ ਥਾਂ ਥਾਂ ਘਾਟ ਜੇ ਨਹਾਉਣ ਵਾਲੇ ਬਣੇ ਦੇਖ ਕੇ ਸਿੱਖ ਸੰਗਤਾਂ ਨੂੰ ਬੜਾ ਸੰਸਾ ਜਿਹਾ ਬਣਿਆ। ਕਿਰਪਾ ਕਰੋ ਉਚਰੋ ਸੁਖ ਦੇਹੂ, ਕਿਰਪਾ ਕਰੋ ਸੁਖ ਦੇਣ ਵਾਲੇ ਸਤਿਗੁਰੂ ਇੱਥੋਂ ਦਾ ਇਤਿਹਾਸ ਜਾਂ ਥੋੜਾ ਜਿਹਾ ਦੱਸ ਦੇ। ਸਿੱਖਣ ਤੇ ਸੁਣ ਕੇ ਗੁਰ ਕਹਿਓ, ਸਿੱਖਾਂ ਤੋਂ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ, ਇਹੋ ਅਸ ਇਹੋ ਸਥਾਨ ਪਾਵਨ ਅਤ ਲਹਿਓ, ਹਿੰਦੂਆਂ ਦੇ ਧਰਮ ਅਨੁਸਾਰ ਬੜਾ ਪਵਿੱਤਰ ਥਾਂ ਜਾਣਿਆ ਜਾਂਦਾ। ਪ੍ਰਥਮ ਜੁਗਨ ਸਮਰੱਥ ਸਭ ਜੀਵ, ਇਹਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਪਿਆ ਵੀ ਪਹਿਲੇ ਯੁਗਾਂ ਦੇ ਵੀ ਜਿਹੜੇ ਜੀਵ ਹੁੰਦੇ ਸੀ ਸਭ ਤਰ੍ਹਾਂ ਕਰਕੇ ਸਰਲ ਸੀ, ਤਾਕਤਵਰ ਹੁੰਦੇ ਸੀ। ਤਨ ਪਰ ਸੰਕਟ ਸਹਿਬੋ ਕੀਵ, ਇਸ ਕਰਕੇ ਆਪਣੇ ਸਰੀਰ ਦੇ ਉੱਪਰ ਬੜਾ ਭਾਰੀ ਉਹ ਦੁੱਖ ਸਹਾਰ ਲੈਣਾ ਕਰਦੇ ਸਨ। ਵਿਸਵਾ ਮਿੱਤਰ ਆਦਿ ਰਿਖ ਘਨੇ, ਵਿਸਵਾ ਮਿੱਤਰ ਤੋਂ ਆ ਲੈ ਕੇ ਬਹੁਤੇ ਰਿਖੀ, ਕੀਨਸ ਤਪ ਕੁਛ ਜਾਏ ਨਾ ਗਨੇ, ਸੁਰਤੀ ਨਦੀ ਦੇ ਕਿਨਾਰੇ ਉਹਨਾਂ ਨੇ ਬੈਠ ਕੇ ਤਪ ਕੀਤਾ, ਉਹਨਾਂ ਦਾ ਗਿਣਤੀ ਮਿਣਤੀ ਹਿਸਾਬ ਕਿਤਾਬ ਨਹੀਂ। ਇੱਕ ਸਮੇਂ ਦੱਖਣ ਕੇ ਮੁਨ ਗਨ, ਇਸ ਤਰ੍ਹਾਂ ਕਹਿੰਦੇ ਵੀ ਪੁਰਾਣਾ ਵਿੱਚ ਸਾਖੀ ਇੱਕ ਸਮੇਂ ਦੀ ਗੱਲ, ਜਿਹੜੇ ਦੱਖਣ ਦੀ ਤਰਫ ਰਹਿਣ ਵਾਲੇ ਮੁਨੀ ਸਨ, ਆਏ ਤਪ ਸਾਧਨ ਬਾਂਛਿਤ ਮਨ, ਸ਼ਿਸ਼ਾ ਰੱਖ ਕੇ ਵੀ ਅਸੀਂ ਵੀ ਸੁਰਤੀ ਨਦੀ ਤੇ ਬੈਠ ਕੇ ਤਪ ਸਾਧਨ ਕਰੀਏ। 48 ਕੋਸ ਵਿੱਚ ਫਿਰੇ, ਕਹਿੰਦੇ ਉਹ ਜਿਹੜੇ ਦੱਖਣ ਦੇ ਤਰਫ ਦੇ ਆਏ ਮੁਨੀ ਸੀ 48 ਕੋਹਾਂ ਦੇ ਵਿੱਚ ਫਿਰੇ ਇਧਰ ਉਧਰ, ਬੈਠ ਬਥਾਨ ਕਹੂੰ ਨਾ ਨਿਹਰੇ, ਸੁਲਤਾ ਸੁਰਤੀ ਨਦੀ ਦੇ ਕਿਨਾਰੇ ਕਹਿੰਦੇ ਬੈਠਣ ਵਾਸਤੇ ਕਿਸੇ ਥਾਂ ਉਹਨਾਂ ਨੂੰ ਦਿਸਿਆ ਨਾ। ਤਪਸੀ ਗਨ ਕੀ ਭੀਰ ਵਿਸਾਲਾ, ਕਿੱਧਰ ਕਿੱਧਰੋਂ ਦੇਖਦੇ ਆ ਤਪਸ਼ੀਆਂ, ਲੋਕਾਂ ਦੀ ਬੜੀ ਭੀੜ ਹੈ, ਹਰ ਪਾਸੇ ਕਿਨਾਰੇ ਤੇ ਵੀ ਬੈਠੇ ਹੀ ਬੈਠੇ, ਜਹ ਕਹਿ ਕਰਤ ਘਾਲ ਨਾ ਘਾਲਾ, ਕਿੱਥੇ ਕਿੱਥੇ ਬੈਠੇ ਤਰ੍ਹਾਂ ਦੀ ਘਾਲ ਨਾ ਘਾਲ ਰਹੇ ਹੈ, ਮਿਹਨਤ ਮੁਸ਼ਕਤ ਕਰ ਰਹੇ, ਜਬ ਸਥਾਨ ਕਿਤਹੂੰ ਨਹਿ ਪਾਇਓ, ਜਦੋਂ ਵੀ ਉਹ ਦੱਖਣ ਦੀ ਤਰਫ ਦੇ ਮੁਰਖੀਆਂ ਮੁਨੀਆਂ ਨੇ ਕੋਈ ਤੀਰਥ ਦੇ ਕਿਨਾਰੇ ਥਾਣਾ ਨਾ ਪਾਇਆ, ਸਾਰ ਸੁਤੀ ਕੋ ਤਬ ਹੋ ਧਿਆਇਓ, ਇਹਨਾਂ ਦੀਆਂ ਪੁਸਤਕਾਂ ਵਿੱਚ ਲਿਖਿਆ ਵੀ ਜਦੋਂ ਦੱਖਣ ਦੇ ਤਰਫ ਲਿਖੀਆਂ ਨੇ ਕਹਿੰਦੇ ਸ੍ਰਿਸ਼ਟੀ ਨਦੀ ਨੂੰ ਧਿਆਇਆ, ਕਹਿਓ ਵਿਦਤ ਹੋਏ ਮੁਨਗਨ ਸੰਗਾ, ਕਹਿੰਦੇ ਸ੍ਰਿਸ਼ਟੀ ਨਦੀ ਨੇ ਪ੍ਰਗਟ ਹੋ ਕੇ ਮੁਨੀਆਂ ਨੂੰ ਕਿਹਾ, ਕਿਆ ਬਾਂਛਤ ਤੁਮ ਕਹੋ ਨਿਸੰਗਾ, ਇਹ ਦੱਖਣ ਦੀ ਤਰਫ ਆਏ ਮੁਨੀਏ ਤੁਸੀਂ ਕੀ ਚਾਹੁੰਦੇ ਆ, ਤੁਸੀਂ ਨਿਸੰਗ ਹੋ ਕੇ ਕਹਿ ਦਿਓ, ਤਿੰਨੋ ਜਾਚਨਾ ਕੀਨ ਸੁਜਾਨਾ, ਸਿੱਖੋ ਫਿਰ ਕਹਿੰਦੇ ਉਹ ਸੁਰ ਸੁਜਾਣਾ ਨੇ ਰਿਖਿਆ ਨੇ ਮੰਗ ਕੀਤੀ ਏ ਨਦੀ ਤੋਂ, ਹੇ ਦੇਵੀ ਦੇਹੋ ਬੈਠਣ ਥਾਨ, ਸਰਸਤੀ ਦੇਵੀ ਸਾਨੂੰ ਬੈਠਣ ਵਾਸਤੇ ਇੱਥੇ ਕੋਈ ਥਾਂ ਦੇ, ਤਬ ਇਹ ਸਲਤਾ ਮੁਨ ਗਨ ਹੇਤ, ਕਹਿੰਦੇ ਉਹ ਸਵੇਰੇ ਜਿਹੜੀ ਸਰਸਤੀ ਨਦੀ ਉਹ ਦੱਖਣ ਦੇ ਤਰਫ ਜਿਹੜੇ ਮੁਨੀ ਆਏ ਸੀ ਉਹਨਾਂ ਦੇ ਬੇਨਤੀ ਕਰਨ ਤੋਂ ਹਟੀ ਕੋਸ ਦੋਏ ਬੇਗ ਸਮੇਤ। ਜਿਹੜੀ ਤੇਜ ਪ੍ਰਵਾਹ ਨਾਲ ਬੇਗ ਨਾਲ ਚੱਲਦੀ ਸੀ, ਕਹਿੰਦੇ ਦੋ ਕੋਹਾਂ ਪਿੱਛੇ ਨੂੰ ਹਟ ਗਈ। ਤਿੰਨ ਬੈਠਣ ਕੋ ਦੀਨ ਸਥਲ ਹੈ। ਇਸ ਤਰ੍ਹਾਂ ਕਹਿੰਦੇ ਉਹ ਸਸਤੀ ਨਦੀ ਨੇ ਉਹ ਦੱਖਣ ਦੇ ਤਰਫ ਦੇ ਮੁਨੀਆਂ ਨੂੰ ਬੈਠਣ ਵਾਸਤੇ ਥਾਂ ਦੇ ਦਿੱਤੀ। ਬਸੇ ਮੁਨੀ ਤਪ ਕੀਨਸ ਪਲ ਹੈ। ਕਹਿੰਦੇ ਦੱਖਣ ਦੇ ਤਰਫ ਦੇ ਮੁਨੀ ਬਸੇ, ਉਹਨਾਂ ਨੇ ਚੰਗੀ ਤਰ੍ਹਾਂ ਤਪ ਕੀਤੇ। ਜਸ ਤਪ ਤਪਿਓ ਕਾਲ ਬਹੁ ਕਾਲ। ਇਸ ਤਰ੍ਹਾਂ ਨੇ ਕਿਸੇ ਨੇ ਤਪ ਤਪਿਆ ਕੀਤਾ ਤੇ ਬੜੀ ਕਾਲ ਨਾ ਕਾਲੀ। ਕੋ ਗਣਨਾ ਕਰ ਸਕਹਿ ਵਿਸਾਲ। ਇਹਨਾਂ ਦੇ ਪੁਰਾਣਾ ਵਿੱਚ ਇਸ ਥਾਂ ਦੀਆਂ ਬੜੀਆਂ ਸਾਖੀਆਂ ਵੀ, ਉਹਦੀ ਕੋਈ ਕੌਣ ਗਿਣਤੀ ਮਿਣਤੀ ਕਰ ਸਕਦਾ, ਕੌਣ ਦੱਸ ਸਕਦਾ। ਸਭ ਕੀ ਕਥਾ ਕਹਾਂ ਲੱਗ ਕਹੈ। ਜਿਹੜੇ ਸਾਰੇ ਮੁਨੀ ਰਿਖੀ, ਉਹਨਾਂ ਸਾਰਿਆਂ ਦੀ ਕਥਾ ਕਿੱਥੋਂ ਕਥਕ ਕਹੀਏ। ਸੁਣੀਐ ਇੱਕ ਮੁਨ ਕੀ ਜਿਮ ਆਹ। ਚਲੋ ਕਹਿੰਦੇ ਇੱਕ ਮੁਨੀ ਦੀ ਤੁਹਾਨੂੰ ਕਥਾ ਕਹਿ ਦਿੰਦੇ, ਦੱਸ ਦਿੰਦੇ, ਉਹ ਸੁਣ ਲਓ। ਆਹ ਪਹੋਏ ਤੇ ਤ੍ਰੈ ਕੋਸ। ਜਿਹੜਾ ਪਹੋਆ ਤੀਰਥ ਇੱਥੋਂ ਕਹਿੰਦੇ ਤਿੰਨ ਕੋਹਾਂ ਤੇ ਹੈ ਉਹ ਮੁਨੀ ਦਾ ਅਸਥਾਨ। ਇੱਕ ਮੰਕਣ ਮੁਨ ਹੁਤੋ ਅਦੋਸ਼। ਕਹਿੰਦੇ ਮੰਕਣ ਮੁਨੀ ਸੀ, ਦੋਸ਼ਾਂ ਤੋਂ ਰਹਿਤ, ਪਾਪਾਂ ਤੋਂ ਰਹਿਤ, ਉੱਥੇ ਬਸਦਾ। ਮਹਾ ਬਿਰਖ ਤਪ ਘਾਲਿਓ ਤਾਹੂ। ਉਸਨੇ ਵੀ ਉੱਥੇ ਇੱਥੋਂ ਤਿੰਨ ਕੋਹਾਂ ਜਾ ਕੇ ਨਦੀ ਦੇ ਕਿਨਾਰੇ ਬੜਾ ਕਹਿੰਦੇ ਤਕੜਾ ਕਠਿਨ ਤਪ ਕੀਤਾ। ਤੀਰ ਸਰਸਤੀ ਕੇਰ ਪ੍ਰਵਾਹ। ਜਿਹੜਾ ਸਰਸਤੀ ਨਦੀ ਦਾ ਕਿਨਾਰਾ, ਇਹਦੇ ਪ੍ਰਵਾਹ ਜਿੱਥੇ ਚੱਲਿਆ ਉੱਥੇ ਬੈਠ ਗਏ। ਸੁਧਾ ਤ੍ਰਿਖਾ ਸਹਿ ਕਠਿਨ ਕਰਾਲਾ। ਜਿਹੜਾ ਵੀ ਮੰਕਣ ਮੁਨੀ ਸੀ, ਉਹਨੇ ਜਿਹੜੀ ਬੜੀ ਕਠਿਨ ਭਿਆਨਕ ਭੁੱਖ ਤੇ ਉਹਨੂੰ ਸਹਾਰਨਾ ਕੀਤਾ। ਬਰਖਾ ਸੀਤ ਉਸਨ ਤਨ ਝਾਲਾ। ਕਹਿੰਦੇ ਜਿਹੜੀ ਬਾਰਿਸ਼ ਪੈਂਦੀ ਹੈ, ਗਰਮੀ ਪੈਂਦੀ ਹੈ, ਸਾਰੀ ਸੀਟ ਤੇ ਉਹਨੇ ਚੱਲੀ। ਬਹੁਤ ਬਰਖ ਐਸੋ ਤਪ ਸਾਧਿਓ। ਇਸ ਤਰ੍ਹਾਂ ਵੀ ਉਹ ਮੰਕਣ ਮੁਨੀ ਨੇ ਬਹੁਤ ਸਾਲਾਂ ਤੱਕ ਐਸਾ ਜਿਹੜਾ ਤਪ ਸਾਧਿਆ, ਤਪ ਕੀਤਾ। ਸਰਬੋਤਮ ਸਰਬੋਤਮ ਪਦ ਲੈਣ ਅਰਾਧਿਓ। ਸਾਰਿਆਂ ਤੋਂ ਜਿਹੜਾ ਉੱਤਮ ਅਰੋਧਾ ਹੈ, ਪਦ ਹੈ, ਉਹ ਲੈਣ ਵਾਸਤੇ ਉਹਨੇ ਅਰਾਧਿਆ। ਇੱਕ ਦਿਵਸ ਕਿਮ ਆਰੰਗ ਚੀਰਾ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਕਿਵੇਂ ਨਾ ਕਿਵੇਂ ਉਹਦੀ ਉਂਗਲੀ ਵਿੱਚ ਕਹਿੰਦੇ ਚੀਰਾ ਆ ਗਿਆ। ਮੰਕਣ ਮੁਨੀ ਰੁਦਰ ਨਹੀਂ ਨਿਕਸਿਓ ਤਿੰਨ ਤਿਸ ਧੀਰਾ। ਕਹਿੰਦੇ ਉਂਗਲੀ ਦੇ ਵਿੱਚੋਂ ਜਦੋਂ ਚੀਰਾ ਜਾਇਆ, ਕਹਿੰਦੇ ਲਹੂ ਖੂਨ ਨੀ ਨਿਕਲਿਆ, ਹਰਾ ਜਾ ਪਾਣੀ ਨਿਕਲਿਆ। ਹਰਤ ਪੱਤਰ ਤੇ ਰਸ ਤਸ ਨਿਕਸਾ। ਜਿਵੇਂ ਹਰੇ ਪੱਤਰੇ ਵਿੱਚ ਰਸ ਜਾ ਹੁੰਦਾ, ਇਸ ਤਰ੍ਹਾਂ ਹਰਾ ਜਾ ਰਸ ਨਿਕਲਿਆ ਸਰੀਰ ਵਿੱਚੋਂ ਚੀਰੇ ਵਿੱਚ। ਤਿਸਕੋ ਦੇਖ ਮੁਨੀ ਬਹੁ ਬਿਗਸਾ। ਕਹਿੰਦੇ ਉਹ ਹਰਾ ਜਾ ਰੰਗ ਪਾਣੀ ਜਾ ਦੇਖ ਕੇ ਨਾ ਖੂਨ ਦੇ ਥਾਂ, ਕਹਿੰਦੇ ਮੰਕਣ ਮੁੜੀ ਬੜਾ ਖੁਸ਼ ਹੋ ਗਿਆ। ਐਸੋ ਤਪ ਮੈਂ ਤਪਿਓ ਵਿਸਾਲਾ। ਦੇਖੋ ਮੈਂ ਇੱਥੇ ਬੈਠ ਕੇ ਐਸਾ ਮਹਾਨ ਤਪ ਕੀਤਾ ਜਿਸ ਤੇ ਤਨ ਮਹਿ ਰੁਦਰ ਨਾ ਚਾਲਾ। ਇਸ ਕਰਕੇ ਕਹਿੰਦੇ ਤਪ ਦੇ ਪ੍ਰਭਾਵ ਕਰਕੇ ਕਹਿੰਦੇ ਮੇਰੇ ਸਰੀਰ ਦੇ ਵਿੱਚ ਲਹੂ ਨਹੀਂ ਚੱਲ ਰਿਹਾ, ਖੂਨ ਨਹੀਂ ਨਿਕਲ ਰਿਹਾ। ਜਥਾ ਹਰਤ ਦਲ ਕੋ ਰਸ ਹੋਏ। ਇਸ ਤਰ੍ਹਾਂ ਕਹਿੰਦੇ ਕੋਈ ਜਿਹੜੇ ਬਿਰਸ਼ ਦੇ ਪੱਤਰੇ ਹਰੇ ਹੁੰਦੇ, ਉਹਨਾਂ ਦਾ ਰਸ ਜਾ ਹੁੰਦਾ, ਪਾਣੀ ਜਾ ਹੁੰਦਾ। ਤਥਾ ਸਰੀਰ ਬਿਖੈ ਮਮ ਜੋਏ। ਇਸ ਤਰ੍ਹਾਂ ਕਹਿੰਦੇ ਮੇਰੇ ਸਰੀਰ ਦੇ ਵਿੱਚ ਖੂਨ ਦੇ ਥਾਂ ਹਰਾ ਜਾ ਪਾਣੀ ਦੇਖਿਆ ਜਾ ਰਿਹਾ। ਇਮ ਮਨ ਜਾਨ ਅਧਿਕ ਉਤਸਾਹ। ਗੁਰਸਿੱਖੋ ਮੰਕਣ ਮੁਨੀ ਨੇ ਮਨ ਵਿੱਚ ਜਾਣਿਆ ਬੜਾ ਉਰਸ਼ਾਵਾਨ ਹੋਇਆ। ਭਇਓ ਧਨ ਮੈਂ ਅਸ ਤਪ ਮਾਹ। ਮੈਂ ਐਸਾ ਤਪ ਕੀਤਾ, ਮੈਂ ਤਾਂ ਬਹੁਤ ਧੰਤਾ ਯੋਗ ਹੁਣ ਗਿਆ। ਉੱਠ ਕਰ ਲੱਗਿਓ ਨਾਚ ਬੇਸੋ। ਇਸ ਤਰ੍ਹਾਂ ਪੁਰਾਣਾ ਵਿੱਚ ਲਿਖਿਆ, ਮੰਕਣ ਮੁਨੀ ਕਹਿੰਦੇ ਖੁਸ਼ੀ ਵਿੱਚ ਉੱਠ ਕੇ ਨੱਚਣ ਲੱਗ ਪਿਆ। ਪੂਜਾ ਉਸਾਰਤ ਉੱਚੇ ਹੋ। ਆਪਣੀਆਂ ਜਿਹੀਆਂ ਦੋ ਬਾਹਾਂ ਤੁਹਾਨੂੰ ਉਸਾਰ ਕੇ ਨੱਚਦਾ। ਪਾਇਨ ਕੀ ਗਤ ਕਰ ਕਰ ਨੱਚ ਹੈ। ਪੈਰਾਂ ਦੀ ਚਾਲ ਹੁੰਦੀ ਹੈ ਨਾ, ਜਿਵੇਂ ਉਹ ਸੁਰ ਤਾਲ ਵਿੱਚ ਨੱਚਦੇ ਨੇ, ਇਸ ਤਰ੍ਹਾਂ ਕਹਿੰਦੇ ਉਹ ਪੈਰਾਂ ਦਾ ਜਿਵੇਂ ਤਾਲ ਹੁੰਦਾ, ਜਿਵੇਂ ਉਹ ਢੰਗ ਤਰੀਕਾ ਨੱਚਣ ਦਾ ਹੁੰਦਾ, ਉਸ ਅਨੁਸਾਰ ਉਹ ਨੱਚਦਾ ਹੈ। ਆਨੰਦ ਬਿਲੰਦ ਬਿਖੈ ਮਨ ਮਾਚਾ ਹੈ। ਬੜੇ ਆਨੰਦ ਦੇ ਵਿੱਚ ਹੀ ਉਹ ਤਦਾਕਾਰ ਹੋ ਰਿਹਾ, ਜਿਵੇਂ ਆਹ ਭੰਗੜਾ ਜਿਹਾ ਪਾਉਂਦੇ ਹੁੰਦੇ, ਤੁਸੀਂ ਦੇਖ ਲਈ ਲੈਂਦੇ ਹਾਂ। ਤਿਸਤੇ ਤਪ ਪ੍ਰਭਾਵ ਕੇ ਸੰਗ। ਹਾਂ, ਇਸ ਕਹਿੰਦੇ ਉਹ ਮੰਕੂ ਮੁਨੀ ਦੇ ਤਪ ਦੇ ਪ੍ਰਭਾਵ ਨਾਲ, ਪ੍ਰਤਾਪ ਨਾਲ ਸਭ ਜਗ ਨਾਚਣ ਲੱਗਿਓ ਉਮੰਗ। ਪੁਰਾਣਾ ਵਿੱਚ ਲਿਖਿਆ ਕਹਿੰਦੇ ਸਾਰਾ ਸੰਸਾਰ ਹੀ ਨੱਚਣ ਟੰਬਲ ਲੱਗਿਆ, ਲੱਗ ਰਿਹਾ ਭੰਗੜਾ ਪਾਉਣ। ਭੂਲ ਗਏ ਸੁਧ ਸਭ ਵਿਵਹਾਰ। ਕਹਿੰਦੇ ਸਾਰੇ ਘਰ ਦੇ ਕੰਮ ਧੰਦੇ ਜਿਹੜੇ ਲੋਕ ਭੁੱਲ ਗਏ, ਲੱਗ ਗਏ ਭੰਗੜਾ ਪਾਉਣ। ਨਾਚੇ ਸਭ ਜਗ ਅੰਗ ਸੁਧਾਰ। ਕਹਿੰਦੇ ਅੰਗਾਂ ਨੂੰ ਉਣਾ ਸਵਾਰ ਕੇ ਸਾਰਾ ਸੰਸਾਰ ਹੀ ਨੱਚਣ ਟੱਪਣ ਲੱਗ ਪਿਆ। ਆਸ ਅਨੀਤ ਪਿਖ ਦੇਵ ਦੁਖਾਰੇ। ਇਸ ਤਰ੍ਹਾਂ ਕਹਿੰਦੇ ਅਨੀਤੀ ਜੀ ਬੇਇਨਸਾਫੀ ਦੀ ਗੱਲ ਜੀ ਦੇਖ ਤੇ ਸਾਰੇ ਦੇਵਤੇ ਔਖੇ ਹੋ ਗਏ। ਸਰਨ ਸਾਂਭ ਕੀ ਸਕਲ ਸਿਧਾਰੇ। ਫਿਰ ਕਹਿੰਦੇ ਸਾਰੇ ਦੇਵਤੇ ਸ਼ਿਵ ਜੀ ਦੀ ਸ਼ਰਨ ਵਿੱਚ ਚਲੇ। ਸ਼ੰਕਰ ਕਰਹੋ ਕਿਰਪਾ ਪਿਖ ਜਗ ਕੋ। ਦੇਵਤਿਆਂ ਨੇ ਕਿਹਾ ਹੇ ਸ਼ੰਕਰ ਸ਼ਿਵ ਜੀ ਜੀ ਸੰਸਾਰ ਵੱਲ ਦੇਖ ਕੇ ਕਿਰਪਾ ਕਰੋ। ਭੂਲ ਗਏ ਸੁਧ ਨਾਚਣ ਲੱਗ ਕੋ। ਇਹ ਤਾਂ ਕੰਮ ਧੰਦਿਆਂ ਦੀ ਖੁਸ਼ੀ ਭੁੱਲ ਗਏ, ਖਬਰੀ ਭੁੱਲ ਗਏ, ਤਾਂ ਨੱਚਣ ਲੱਗ ਪਏ, ਭੰਗੜੇ ਹੀ ਪਾਉਣ ਲੱਗ ਪਏ। ਤਪ ਪ੍ਰਭਾਵ ਰਿਖ ਕੇਰ ਵਿਸਾਲਾ। ਕਹਿੰਦੇ ਸ਼ਿਵ ਜੀ ਨੇ ਜਾਣਿਆ ਵੀ ਮੰਕਰ ਮੁਨੀ ਦੇ ਤਪ ਦਾ ਪ੍ਰਭਾਵ ਹੈ ਤੇਜ। ਅਪਰਨ ਤੇ ਨਾ ਹਟ ਹੈ ਜਿਸ ਕਾਲਾ। ਜਿਸ ਕਰਕੇ ਮਾਰਾ ਹੋਰਨਾਂ ਤੋਂ ਤਾਂ ਇਹ ਹਟਦੇ ਨੀ, ਰੁਕਦੇ ਨੀ, ਇਹ ਨੱਚਦੇ ਹੈ। ਕਰਹੋ ਉਪਾਵ ਆਪ ਅਬ ਕੋਈ। ਹੇ ਸ਼ਿਵ ਜੀ ਜੀ ਆਪ ਕੋਈ ਉਪਰਾਲਾ ਹੀਲਾ ਹੁਣ ਕਰ ਲਓ। ਜਿਸ ਤੇ ਜਗਤ ਸਥਿਰਤਾ ਹੋਈ। ਇਸ ਕਰਕੇ ਸੰਸਾਰ ਦੇ ਲੋਕਾਂ ਦੀ ਸਥਿਤੀ ਹੋ ਜੇ, ਨੱਚਣੋ ਟੱਪਣੋ ਹਟ ਜਾਣ। ਪੁਰਾਣਾ ਵਿੱਚ ਲੇਖ ਹੈ ਵੀ ਉਹ ਸਾਰੇ ਦੇਵਤਿਆਂ ਦੀ ਬੇਨਤੀ ਨੂੰ ਸੁਣਿਆ ਸ਼ਿਵ ਜੀ ਨੇ। ਸ਼ੰਕਰ ਕਰ ਵਿਚਾਰ ਸੁਖ ਦਾਨੀ। ਕਹਿੰਦੇ ਸੁਖ ਦੇਣ ਵਾਲੀ ਜਿਹੜੀ ਵਿਚਾਰ ਹੈ ਸ਼ਿਵ ਜੀ ਨੇ ਫਿਰ ਕੀਤੀ। ਮੁਨ ਕੇ ਮਨ ਕੋ ਲਖ ਉਤਸ਼ਾਹ। ਜਿਹੜਾ ਮੰਕਣ ਮੁਨੀ ਸੀ ਉਹਦਾ ਕਹਿੰਦੇ ਅੰਦਰਲਾ ਉਤਸ਼ਾਹ ਜਾ ਵੇਖ ਦਿਸ਼ੇ ਨਿਵਾਰਨ ਕੋ ਚਿਤ ਚਾਹ। ਸ਼ਿਵ ਜੀ ਨੇ ਜਾ ਕੇ ਉਹਨੂੰ ਨਿਵਰਤ ਕਰਨਾ ਚਾਹਿਆ ਹੈ। ਅਪਰ ਵੇਖ ਕੋ ਧਾਰ ਧਾਰ ਗਰੋਸ਼ੀ। ਕਹਿੰਦੇ ਉਹ ਸਵੇਰੇ ਸ਼ਿਵ ਜੀ ਨੇ ਹੋਰ ਜਾਂ ਹੋਰ ਕੋਈ ਭੇਖ ਜਾ ਪਾ ਲਿਆ, ਹੋਰ ਤਰ੍ਹਾਂ ਦੇ ਕੱਪੜੇ ਜੇ ਬਣ ਪਾ ਲਏ। ਆਵਤ ਭਾਜਹ ਮੁਨੋ ਮੁਨੀ ਹੁਤੋ ਮੁਨੀਸ਼ਾ। ਜਿੱਥੇ ਕਹਿੰਦੇ ਉਹ ਮੰਕਣ ਮੁਨੀ ਕਹਿੰਦੇ ਟੱਪੀ ਜਾ ਰਹੇ, ਨੱਚੀ ਜਾ ਰਹੇ ਸੀ, ਉੱਥੇ ਆ ਗਿਆ ਸ਼ਿਵ ਜੀ। ਨਿਕਟ ਹੋਏ ਕਰ ਬੂਜਨ ਕੀ ਨਾ। ਸ਼ਿਵ ਜੀ ਨੇ ਕਹਿੰਦੇ ਮੰਕਣ ਮੁਨੀ ਦੇ ਨੇੜੇ ਜੇ ਹੋ ਕੇ ਪੁੱਛਣਾ ਕੀਤਾ। ਕਿਉਂ ਨਾਚਤ ਤੈਂ ਕਿਆ ਚਿਤ ਚੀਨਾ। ਮੰਕਣ ਮੁਨੀ ਕਿਉਂ ਤੂੰ ਨਿਕੀ ਜਾਂਦਾ, ਕਿਉਂ ਭੰਗੜਾ ਪਾਈ ਜਾ, ਕੀ ਤੂੰ ਚਿਤ ਵੀ ਜਾਣਿਆ ਹੈ। ਕਿਆ ਆਸ ਹੈ ਅਸ ਤਬ ਮਨ ਅਹੈ। ਤੇਰੇ ਮਨ ਦੇ ਵਿੱਚ ਕੀ ਖਿਆਲ ਜਾ ਹੈਗਾ ਜਿਸ ਤੇ ਨਿਤ ਹੀ ਨਾਚਤ ਰਹੈ। ਜਿਸ ਕਰਕੇ ਨਾ ਦਿਨੇ ਟਿਕਦਾ ਨਾ ਰਾਤ ਨੂੰ ਟਿਕਦਾ, ਤੂੰ ਨੱਚਦਾ ਪਿੜਦਾ ਹੀ ਰਹਿਣਾ। ਸੁਣ ਮੰਕਣ ਨੇ ਬਾਕ ਬਖਾਨਾ। ਗੁਰਸਿੱਖੋ ਕਹਿੰਦੇ ਉਸ ਵੇਲੇ ਫਿਰ ਮੰਕਣ ਨੇ ਸ਼ਿਵ ਜੀ ਤੋਂ ਸੁਣ ਕੇ ਫਿਰ ਬਚਨ ਕਿਹਾ ਇਸ ਤਰ੍ਹਾਂ, ਮੈਂ ਇਹਠਾਂ ਤਪ ਤਪਿਓ ਮਹਾਨਾ। ਸ਼ਿਵ ਜੀ ਜੀ ਸੁਣ ਲਓ, ਆਹ ਜਿਹੜਾ ਸਾਹਮਣੇ ਸਾਨ ਇੱਥੇ ਬੜਾ ਮੈਂ ਮਹਾਨ ਤਪ ਕੀਤਾ ਹੈ। ਇੱਕ ਦਿਨ ਚੀਰ ਅੰਗੁਰੀ ਆਵਾ। ਕੀ ਦੱਸਾਂ ਸੀ, ਇੱਕ ਦਿਨ ਮੇਰੇ ਕਹਿੰਦੇ ਉਂਗਲੀ ਤੇ ਚੀਰਾ ਜਾ ਆ ਗਿਆ। ਹਰਤ ਪੱਤਰ ਰਸ ਸਾਹਮਣੇ ਕਸਾਵਾ। ਜਿਵੇਂ ਹਰੇ ਪੱਤਰੇ ਹੁੰਦੇ ਨਾ, ਉਸ ਤਰ੍ਹਾਂ ਦਾ ਹਰਾ ਜਾ ਰਸ, ਹਰਾ ਜਾ ਪਾਣੀ ਨਿਕਲਿਆ ਸਰੀਰ ਚੋਂ। ਨਹੀਂ ਰੁਦਰ ਭੀ ਦੇਹ ਮਜਾਰਾ। ਦੇਖ ਲਓ ਮੇਰੇ ਸਰੀਰ ਦੇ ਵਿੱਚ ਤਾਂ ਖੂਨ ਨਹੀਂ ਰਿਹਾ ਹੈ। ਯਾ ਤੇ ਭਾ ਮੁਝ ਹਰਖ ਅਪਾਰਾ। ਇਸ ਕਰਕੇ ਵੀ ਮੇਰੇ ਮਨ ਵਿੱਚ ਬੜੀ ਖੁਸ਼ੀ ਹੋਈ ਵੀ ਵੇਖੋ ਇੰਨਾ ਤਪ ਕੀਤਾ, ਖੂਨ ਹੀ ਸੁੱਕ ਗਿਆ, ਹਰਾ ਪਾਣੀ ਨਿਕਲਦਾ। ਨਹੀਂ ਸਮਾਵਤ ਹੈ ਚਿਤ ਮਾਹੀ। ਉਹ ਜਿਹੜੀ ਖੁਸ਼ੀ ਹੈ ਨਾ ਕਹਿੰਦੇ ਮੇਰੇ ਚਿੱਤ ਵਿੱਚ ਹੁਣ ਸਮਾਉਂਦੀ ਨਹੀਂ ਹੈ। ਨਾਚਤ ਰਹੋ ਹੇਤ ਲਖ ਯਾਹੀ। ਕਹਿੰਦੇ ਇਹ ਹੈ ਕਾਰਨ ਜਿਸ ਕਰਕੇ ਖੁਸ਼ੀ ਵਿੱਚ ਮੈਂ ਨੱਚੀ ਜਾਂਦਾ ਰਾਤ ਦਿਨ। ਸੁਣ ਸ਼ਿਵ ਨੇ ਨਿਜ ਅੰਗੁਰੀ ਚੀਰੀ। ਕਹਿੰਦੇ ਵੀ ਫਿਰ ਇਸ ਤਰ੍ਹਾਂ ਮੰਕਣ ਮੁਰੀ ਤੋਂ ਸੁਣ ਕੇ ਸ਼ਿਵ ਜੀ ਨੇ ਆਪਣੀ ਉਂਗਲੀ ਜੀ ਕਹਿੰਦੇ ਚੀਰਨਾ ਕੀਤੀ। ਨਿਕਸੀ ਭਸਮ ਪਰੀ ਤਿਸ ਚੀਰ ਤੀਰੀ। ਕਹਿੰਦੇ ਉਸ ਵੇਲੇ ਉਹਦੀ ਚੀਚੀ ਦੇ ਵਿੱਚੋਂ ਕਹਿੰਦੇ ਸਵਾਹ ਜੀ ਨਿਕਲੀ ਤੇ ਜਿੱਥੇ ਮੰਕਣ ਮੁਨੀ ਨੱਚੀ ਜਾ ਰਿਹਾ ਉਹਦੇ ਨੇੜੇ ਜਾ ਡਿੱਗੀ ਸਵਾਹ ਜੀ। ਕਹਿਓ ਦੇਖ ਤਪ ਹੋਵਤ ਐਸੋ। ਕਹਿੰਦੇ ਸ਼ਿਵ ਜੀ ਨੂੰ ਦੇਖ ਕੇ ਸ਼ਿਵ ਜੀ ਨੇ ਕਿਹਾ ਦੇਖ ਤਪ ਤਾਂ ਐਸਾ ਹੁੰਦਾ ਮੰਕਣ ਮੁਨੀਆ। ਕਰਿਓ ਦਿਖਾਵਨ ਕੋ ਅਬ ਜੈਸੋ। ਇਸ ਤਰ੍ਹਾਂ ਮੈਂ ਚੀਚੀ ਜੀ ਚੀਰ ਕੇ ਤੈਨੂੰ ਆ ਦਿਖਾਉਣਾ ਕੀਤੇ ਹੋਏ ਤਪ ਹੁੰਦਾ ਹੈ। ਅਪਰ ਅੰਸ ਕੁਛ ਰਹੀ ਨਾ ਤਨ ਮੈਂ, ਹਾਂ ਦੇਖ ਲਾ ਤੇਰੇ ਤਾਂ ਪਾਣੀ ਜਿਹਾ ਹਰਾ ਨਿਕਲਦਾ, ਮੇਰੇ ਸਰੀਰ ਵਿੱਚ ਤਾਂ ਕੋਈ ਹੋਰ ਅੰਸ ਹੀ ਨਹੀਂ ਰਹੀ ਹੈ। ਪੀਵਤ ਭਸਮ ਰਹਿਓ ਨਿਤ ਬਨ ਮੈਂ, ਕਹਿੰਦੇ ਜੰਗਲ ਵਿੱਚ ਤਪ ਕਰਨ ਸਮੇਂ ਮੈਂ ਸਵਾਈ ਬੂਤੀ ਪੀਂਦਾ ਰਿਹਾ। ਜਾਂ ਤੇ ਸਭ ਸਰੀਰ ਕੇ ਮਾਹੀ, ਇਹ ਕਹਿੰਦੇ ਮੇਰੇ ਸਾਰੇ ਸਰੀਰ ਦੇ ਵਿੱਚ ਹੀ ਬਿਨਾਂ ਭਸਮ ਸ਼੍ਰੋਣਤ ਕਿਤ ਨਾਹੀ। ਹਾਂ ਤੂੰ ਦੇਖ ਲਾ ਮਾੜਾ ਜਿਹਾ ਚੀਰਾ ਦੇ ਕੇ ਸਵਾਹ ਤੋਂ ਬਗੈਰ ਕੁਝ ਨਹੀਂ ਨਿਕਲਣਾ। ਤਉ ਨ ਮੁਝ ਅਸ ਆਨੰਦ ਆਵਾ, ਕਹਿੰਦੇ ਵੀ ਜਿਵੇਂ ਤੂੰ ਨੱਚੀ ਟੱਪੀ ਜਾਂਦਾ ਇਸ ਤਰ੍ਹਾਂ ਦਾ ਆਨੰਦ ਤਾਂ ਮੈਨੂੰ ਵੀ ਨਹੀਂ ਅਜੇ ਆਇਆ ਹੈ। ਜਸ ਤੂੰ ਦੇਖ ਹਿਰਦੇ ਗਰ ਬਾਵਾ, ਮਾੜਾ ਜਿਹਾ ਹਰਾ ਜਿਹਾ ਪਾਣੀ ਨਿਕਲ ਕੇ ਤੂੰ ਘਰ ਹੀ ਹੋ ਗਿਆ। ਸੁਨੇ ਬਾਕ ਅਰ ਨੈਣ ਨਿਹਾਰਿਓ, ਕਹਿੰਦੇ ਸ਼ਿਵ ਜੀ ਦੇ ਮੰਕਣ ਮੁਨੀ ਨੇ ਬਚਨ ਸੁਣੇ ਤੇ ਅੱਖਾਂ ਨਾਲ ਵੀ ਦੇਖ ਲਿਓ ਸਾਜ ਹੀ ਨਿਕਲੀ। ਮੁਨ ਮੰਕਣ ਚਿੱਤ ਚਾਓ ਨਿਵਾਰਿਓ, ਕਹਿੰਦੇ ਮੰਕਣ ਮੁਨੀ ਨੇ ਜਿਹੜਾ ਚਿੱਤ ਦਾ ਚਾਓ ਰਿਸ਼ਾ ਸੀ ਖੁਸ਼ੀ ਜੀ ਕਹਿੰਦੇ ਨਿਵਰਤ ਕਰਦੀ ਨੱਚਣੋ ਹਟ ਗਿਆ। ਹਟਿਓ ਨਾਚਵੇ ਤੇ ਜਗ ਸ਼ਾਂਤੀ, ਜਦੋਂ ਨੱਚਣਾ ਹਟ ਗਿਆ ਸੰਸਾਰ ਦੇ ਵਿੱਚ ਸ਼ਾਂਤੀ ਵਰਤ ਗਈ। ਇਸ ਪ੍ਰਕਾਰ ਮੁਨ ਭਏ ਸੰਗਾਤੀ, ਇਸ ਤਰ੍ਹਾਂ ਕਹਿੰਦੇ ਇੱਥੇ ਮੁਨੀ ਹੋਏ ਨਾਲ। ਤਿਸਕੇ ਤਿਨਕੇ ਤਪ ਕਰਬੇ ਇਸ ਥਾਨ, ਕਹਿੰਦੇ ਉਹਨਾਂ ਮੁਨੀਆਂ ਦੇ ਇਸ ਥਾਂ ਤੇ ਤਪ ਕਰਨ ਕਰਕੇ ਭਏ ਅਧਿਕ ਪਾਵਨ ਮਨ ਜਾਨ। ਵੇ ਜਾਣ ਲਓ ਵੀ ਇਹ ਜਿਹੜਾ ਤੀਰਥ ਹੈ ਬੜਾ ਪਵਿੱਤਰ ਹੋ ਗਿਆ ਹੈ। ਕਰਹਿ ਇਸ਼ਨਾਨ ਸੋ ਹੋਏ ਪੁਨੀਤ, ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ ਬੜਾ ਪਵਿੱਤਰ ਹੁੰਦਾ। ਇਮ ਪ੍ਰਸੰਗ ਸੁਣ ਕੇ ਸੁਭ ਰੀਤ, ਇਸ ਤਰ੍ਹਾਂ ਸੋਹਣੀ ਰੀਤੀ ਦਾ ਮੰਕਣ ਮੁਨੀ ਦਾ ਪ੍ਰਸੰਗ ਸੁਣ ਕੇ ਸੰਗਤ ਭਈ ਹਰਖ ਕਰ ਨਮੋ, ਸੰਗਤ ਤਾਂ ਬੜੀ ਖੁਸ਼ ਹੋ ਗਈ ਵੀ ਇਹ ਤਾਂ ਚਰਜੀ ਪ੍ਰਸੰਗ ਹੈ। ਸਾਰ ਸੁਤੀ ਮੱਜੇ ਤੇ ਨਸਮੋ, ਉਹ ਸਵੇਰੇ ਸਾਰੇ ਗੁਰਸਿੱਖਾਂ ਨੇ ਇਸ਼ਨਾਨ ਕਰ ਲਏ। ਸ੍ਰੀ ਗੁਰ ਅਮਰ ਕੀ ਕੀਨ ਇਸ਼ਨਾਨ, ਗੁਰੂ ਅਰਦਾਸ ਸਾਹਿਬ ਮਹਾਰਾਜ ਨੇ ਵੀ ਇਸ਼ਨਾਨ ਕਰ ਲਿਆ ਅੰਮ੍ਰਿਤ ਵੇੜੇ। ਮਿਲੇ ਬਿਪਰ ਤਿੰਨ ਦੀਨ ਸਦਾਨ, ਇੱਥੇ ਫਿਰ ਬ੍ਰਾਹਮਣ ਬਹੁਤ ਰਹਿੰਦੇ ਉਹ ਆ ਇਕੱਠੇ ਹੋਏ ਆ, ਜੋ ਮੰਗਿਆ ਉਹਨਾਂ ਨੂੰ ਦੇ ਦਿੱਤਾ। ਇੱਕ ਨਿਸ਼ਾ ਬਸ ਤਾਹਾਂ ਬਿਤਾਈ, ਇੱਕ ਰਾਤ ਇੱਥੇ ਰਹਿ ਕੇ ਬਤ ਬਿਤਾਈ ਹੈ। ਉੱਠੇ ਪ੍ਰਾਤ ਕੀਰਤਨ ਧੁਨ ਗਾਈ, ਜਦੋਂ ਸਵੇਰ ਹੋਇਆ ਉੱਠੇ ਹਨ ਤੇ ਕੀਰਤਨ ਹੋਣ ਲੱਗੇ ਆਵਾਜ਼ ਹੋਈ। ਕਰ ਇਸ਼ਨਾਨ ਸੁਖ ਮਾਨ ਕਨੇਰਾ, ਇਸ਼ਨਾਨ ਕਰਕੇ ਬੜਾ ਭਾਰੀ ਸੁਖ ਮੰਨਿਆ। ਕਰਿਓ ਕੂਚ ਪੁਨ ਆਗੇ ਡੇਰਾ, ਹੋਏ ਤਾਂ ਸਤਿਗੁਰੂ ਸਾਹਿਬ ਜੀ ਨੇ ਅੱਗੇ ਆਪਣਾ ਕਹਿੰਦੇ ਜਿਹੜਾ ਡੇਰਾ ਚਲਾ ਦਿੱਤਾ ਹੈ ਅੱਗੇ ਨੂੰ ਕੂਚ ਕਰ ਦਿੱਤਾ, ਜਿਵੇਂ ਅੱਗੇ ਤੀਰਥਾਂ ਤੇ ਆਪ ਕੁਰਸ਼ੇਤਰ ਵਗੈਰਾ ਗਏ, ਉਸ ਤੋਂ ਅੱਗੇ ਇੱਧਰ ਹਰਿਦੁਆਰ ਵੱਲ ਨੂੰ ਆ ਗਏ। ਨੰਬਰ ਬਾਅਦ ਸਾਰਾ ਤੀਰਥ ਯਾਤਰਾ ਦੇ ਇਹ ਪ੍ਰਸੰਗ ਕਈ ਦਿਨ ਆਏਗਾ, ਕਿਉਂਕਿ ਕਵੀ ਸੰਤੋਖ ਸਿੰਘ ਜੀ ਬੜੇ ਭਾਰੀ ਪ੍ਰਾਣ ਆਦਿਕ ਪੜ੍ਹੇ ਸਨ, ਜਿਸ ਕਰਕੇ ਵੀ ਗੁਰੂ ਅਰਦਾਸ ਸਾਹਿਬ ਜੀ ਤੀਰਥਾਂ 'ਤੇ ਗਏ, ਉਹਨਾਂ ਦੇ ਬੁਖਾਰ ਵਿੰਨ ਤੋਂ ਇਹ ਸਾਰੇ ਪ੍ਰਸੰਗ ਉਹਨਾਂ ਨੇ ਕਹਾ ਦਿੱਤੇ, ਕਹੇ ਸਾਰੇ ਆਪਣੇ ਵੱਲੋਂ ਹੀ ਹੈ, ਕਿਉਂਕਿ ਜਿਹੜਾ ਜਿੱਥੋਂ ਤੱਕ ਉਹ ਵਿਦਿਆ ਰੱਖਦਾ ਸਮਝ ਰੱਖਦਾ ਫਿਰ ਉਹ ਸਹਿਜੇ ਉੱਥੇ ਦਾਖਲ ਆ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਨੇ ਆਪਣੀ ਜਿਹੜੀ ਉਹ ਪੁਰਾਣਾਂ ਦੀ ਵਾਕਫੀਅਤ ਵੀ ਮੈਂ ਪੜ੍ਹਿਆ ਮੈਨੂੰ ਸਾਰਾ ਪਤਾ ਹੈ, ਗੁਰੂ ਅਮਰਦਾਸ ਸਾਹਿਬ ਦੇ ਮੁਖਾਰ ਵਾਂਗੀ ਉਹ ਸਾਰੇ ਤੀਰਥ ਕਹਾ ਦਿੱਤੇ ਹੈ, ਉਹ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤ ਕਰੀਏ, ਅਰਦਾਸ ਵੀ ਜੁੜ ਗਈ ਜੀ। ਏਕ ਨਿਸ਼ਾ ਬਸ ਤਹਾਂ ਬਿਤਾਈ, ਉੱਠੇ ਪ੍ਰਾਤ ਕੀਰਤਨ ਧੁਨ ਗਾਈ, ਕਰ ਇਸ਼ਨਾਨ ਸੁਖ ਮਾਨ ਕਨੇਰਾ, ਕਰਿਓ ਕੂਚ ਪੁਨ ਆਗੇ ਡੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।